ਸਾਹਿਬ ਜੀਓ ਦੋਹਰਾ ਤੇਹ ਤੇ ਪੁਨ ਆਗੇ ਚੱਲੇ ਸੰਗਤ ਸਤਿਗੁਰ ਸੰਗ ਜੋਤੀ ਸਰ ਤੀਰਥ ਨਿਕਟ ਪਹੁੰਚੇ ਸੁਨੋ ਪ੍ਰਸੰਗ ਤਹਿ ਤੇ ਪੁਨ ਆਗੇ ਚੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਤਿਸੰਗਤ ਜੀ ਬੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਵੇ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚਕਾਰ ਇਹ ਪੱਟਾ ਨੇ ਗੁਰੂ ਅਮਰਦਾਸ ਸਾਹਿਬ ਜੀ ਉਪਮਾ ਕਰਦਿਆਂ ਹੋਇਆਂ ਆਪਣੇ ਮੁਖਾਰਬਿੰਦ ਤੋਂ ਪਾਵਨ ਪਵਿੱਤਰ ਰੂਪ ਬਾਣੀ ਰੂਪ ਵਿੱਚ ਬਚਨ ਕਹੇ। ਵੈਸੇ ਜੋ ਗੁਰੂ ਅਮਰਦਾਸ ਸਾਹਿਬ ਜੀ ਨਥਾਵਿਆਂ ਨੂੰ ਥਾਂ ਬਖਸ਼ਣ ਵਾਲੇ ਨੇ, ਨਿਤਿਰਿਆਂ ਦੀ ਧਿਰ ਹਨ, ਆਸਰਿਆਂ ਦੇ ਆਸਰੇ ਹਨ, ਇਸੇ ਤਰ੍ਹਾਂ ਜਿਹੜੇ ਕੋਈ ਇੱਧਰ ਉੱਧਰ ਭਟਕ ਰਹੇ ਉਹਨਾਂ ਨੂੰ ਵੀ ਸਰੂਪ ਰੂਪੀ ਥਾਂ ਵਿੱਚ ਦੇ ਕੇ ਥਾਂ ਵਾਲੇ ਬਣਾਉਣ ਵਾਲੇ, ਉਹਨਾਂ ਦਾ ਪਾਵਨ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਅਕਬਰੇ ਬੇਨਤੀ ਦੇ ਕਰਨ ਤੋਂ ਇਹ ਆਪ ਜੀ ਤੀਰਥ ਯਾਤਰਾ ਦਾ ਬਹਾਨਾ ਬਣਾ ਕੇ ਗੁਰਮਤਿ ਦਾ ਪ੍ਰਚਾਰ ਕਰਨ ਲਈ ਤੀਰਥਾਂ, ਜਿਹੜਾ ਕੋਈ ਭ੍ਰਿਸ਼ਟਪਣਾ ਫੈਲਿਆ ਹੈ, ਭ੍ਰਿਸ਼ਟਾਚਾਰ ਫੈਲਿਆ, ਉਸਨੂੰ ਖਤਮ ਕਰਨ ਲਈ, ਸਮਤ ਬਖਸ਼ਣ ਲਈ ਆਪ ਸੰਗਤਾਂ ਨੂੰ ਨਾਲ ਲੈ ਕੇ ਤੀਰਥ ਯਾਤਰਾ ਨੂੰ ਚੱਲੇ ਸਨ। ਉਹ ਕੱਲ ਪ੍ਰਸੰਗ ਆਪਾਂ ਸੁਣਿਆ ਸੀ ਅੰਬਾਲੇ ਤੋਂ ਨੇੜੇ ਹੀ, ਜਿੱਥੇ ਪਹੁਆ ਤੀਰਥ, ਇੱਥੇ ਆਪ ਜੀ ਆ ਪਹੁੰਚੇ ਸਨ। ਉਸ ਵੇਲੇ ਗੁਰਸਿੱਖਾਂ ਨੇ ਪੁੱਛਿਆ ਕਿ ਮਹਾਰਾਜ ਜਿੱਧਰ ਕਿੱਧਰ ਦੇਖੀਏ ਸਰਸਤੀ ਨਦੀ ਦੇ ਕਿਨਾਰੇ ਉੱਪਰ ਇਸ਼ਨਾਨ ਕਰਨ ਵਾਲੇ ਘਾਟ ਬਣੇ ਪਏ ਹੈ। ਸਰਸਤੀ ਨਦੀ ਇੱਕ ਹੈ, ਇਸ਼ਨਾਨ ਕਰਨ ਵਾਲੇ ਬਹੁਤੇ ਥਾਂ ਹੈ, ਫਿਰ ਉਹਨਾਂ ਅੱਡੋ ਅੱਡੀ ਮਹਾਤਮਾ ਰੱਖਿਆ ਹੈ, ਇਹ ਕਾਰਨ ਕੀ ਹੈ ਤੁਸੀਂ ਦੱਸੋ। ਉਹ ਜਿਵੇਂ ਪੁਰਾਣਾਂ ਵਿੱਚ ਪ੍ਰਸੰਗ ਲਿਖੇ ਪਏ ਹੈ, ਉਹ ਗੁਰੂ ਅਮਰਦਾਸ ਸਾਹਿਬ ਜੀ ਨੇ ਸੁਣਾਤੇ ਤਥਾ ਕਵੀ ਸੰਤੋਖ ਸਿੰਘ ਜੀ ਇਹ ਪੁਰਾਣ ਪੜ੍ਹੇ ਹੋਏ ਸਨ। ਫਿਰ ਉਹਨਾਂ ਨੇ ਗੁਰੂ ਮਹਾਰਾਜ ਦੇ ਮੁਖਾਰ ਬੰਨੀ ਇਹ ਸਾਰਾ ਪ੍ਰਸੰਗ ਕਹਿ ਦਿੱਤਾ ਹੈ। ਕੱਲ੍ਹ ਆਪਾਂ ਇਹ ਪੋਹੇ ਤੋਂ ਤਿੰਨ ਘੋਤ ਇੱਕ ਜਿਹੜਾ ਮੰਕੁਨ ਮੁਨੀ ਦਾ ਅਸਥਾਨ, ਉਹਦਾ ਪ੍ਰਸੰਗ ਸੁਣਿਆ ਸੀ, ਜਿਹਦਾ ਪ੍ਰਸੰਗ ਵੀ ਇਹ ਚਰਜੀ ਸੀ। ਉਹ ਤਪ ਕਰਦਿਆਂ ਕਰਦਿਆਂ ਸ਼ੀਰ ਵਿੱਚੋਂ ਦੇ ਖੂਨ ਹੀ ਖਤਮ ਹੋ ਗਿਆ, ਹਰੇ ਪੱਤੇ ਦੇ ਖਾਂਦਾ ਸੀ, ਚੀਰਾ ਆਇਆ ਉਂਗਲੀ ਨੂੰ, ਹਰਾ ਰੰਗ ਦਾ ਪਾਣੀ ਜਿਹਾ ਨਿਕਲਿਆ। ਇਹਨੂੰ ਦੇਖ ਕੇ ਖੁਸ਼ੀ ਵਿੱਚ ਹੀ ਨੱਚਣ ਕੁੱਦਣ ਲੱਗ ਪਿਆ ਸੀ। ਤਪ ਦੇ ਪ੍ਰਭਾਵ ਕਰਕੇ ਤਿੰਨੇ ਲੋਕ ਹੀ ਨੱਚਣ ਲੱਗਣ ਲੱਗ ਪਏ। ਦੇਵਤਿਆਂ ਨੇ ਜਾ ਕੇ ਸ਼ਿਵ ਜੀ ਕੋਲ ਬੇਨਤੀ ਕੀਤੀ, ਉਹ ਆਇਆ, ਕਿਹਾ ਵੀ ਕਿਉਂ ਨੱਚ ਟੱਪ ਰਿਹਾ ਹੈ? ਲੱਗੇ ਐਸਾ ਮੈਂ ਤਪ ਕੀਤਾ, ਸਰੀਰ ਵਿੱਚੋਂ ਖੂਨ ਹੀ ਖਤਮ ਹੋ ਗਿਆ, ਆ ਫਲ ਪੱਤਰੇ ਖਾਂਦਾ ਸੀ, ਹਰਾ ਪਾਣੀ ਜਿਹਾ ਰਹਿ ਗਿਆ, ਇਸ ਖੁਸ਼ੀ ਵਿੱਚ ਮੈਂ ਨੱਚ ਟੱਪ ਰਿਹਾ। ਅਰੇ ਉਹਨੂੰ ਸਮਝਾਉਣ ਵਾਸਤੇ ਸ਼ਿਵ ਜੀ ਨੇ ਕਹਿੰਦੇ ਆਪਣੀ ਉਂਗਲ ਵਿੱਚ ਚੀਰਾ ਜਾ ਦਿੱਤਾ, ਉਹਦੇ ਵਿੱਚੋਂ ਕਹਿੰਦੇ ਸਾਹ ਨਿਕਲੀ। ਕਹਿਣਗੇ ਭਲੇ ਮਾਨਸਾ, ਇੰਨੀ ਖੁਸ਼ੀ ਤਾਂ ਮੈਨੂੰ ਵੀ ਨਹੀਂ ਹੋਈ ਹੈ ਜਿੰਨੀ ਤੂੰ ਐਵੇਂ ਖੁਸ਼ੀ ਮਨਾਉਂਦਾ ਹੈ। ਤੇਰੇ ਤਾਂ ਹਰਾ ਪਾਣੀ ਨਿਕਲਦਾ, ਮੈਂ ਤਾਂ ਸਵਾਈ ਪੀਂਦਾ ਰਿਹਾ, ਸਵਾਈ ਖਾਂਦਾ ਰਿਹਾ, ਸਾਰੇ ਸਰੀਰ ਵਿੱਚੋਂ ਖੁਆਈ ਨਿਕਲ ਰਹੀ ਹੈ। ਕਹਿੰਦੇ ਫਿਰ ਟਿੱਕ ਕੇ ਬਹਿ ਗਿਆ। ਨਿਸ਼ਚਾਂ ਦੇ ਪ੍ਰਸੰਗ ਅਜੀਬ ਤਰ੍ਹਾਂ ਦੇ ਪੁਰਾਣਾਂ ਵਿੱਚ ਲਿਖੇ ਹੈ। ਉਹ ਕੱਲ੍ਹ ਆਪਾਂ ਸੁਣਿਆ ਮੱਕਣ ਮੁਨੀ ਦਾ, ਅੱਜ ਇਸ ਤੋਂ ਅੱਗੇ ਗੁਰੂ ਮਹਾਰਾਜ ਜੀ ਪੋਹੇ ਤੋਂ ਚੱਲੇ ਸਨ, ਜਿੱਥੇ ਉਹ ਕ੍ਰਿਸ਼ਨ ਭਗਵਾਨ ਨੇ ਗੀਤਾ ਉਚਾਰਨ ਕੀਤੀ ਹੈ, ਅਰਜਨ ਨੂੰ ਉਪਦੇਸ਼ ਦਿੱਤਾ। ਉਹ ਜੋਤੀ ਸਰ ਤੀਰਥ 'ਤੇ ਗਏ। ਇਹ ਜੋਤੀ ਸਰ ਤੀਰਥ ਦਾ ਪ੍ਰਸੰਗ ਆ ਰਿਹਾ, ਜਿਵੇਂ ਆਪਾਂ ਚਿੱਤ ਲਾ ਕੇ ਸੁਣੀਏ ਜੀ। ਤਹਿਤੇ ਪੁਨ ਆਗੇ ਚੱਲੇ, ਜਿਹੜਾ ਪਹਵਾਸ ਸਥਾਨ ਸੀ ਇੱਥੇ ਬੈਠ ਕੇ ਮਹਾਰਾਜ ਨੇ ਉਹ ਤਿੰਨ ਕੋਹਾਂ 'ਤੇ ਜਿਹੜਾ ਮੰਕਣ ਮੁਨੀ ਦਾ ਸਥਾਨ ਬਣਿਆ ਉਹਦਾ ਪ੍ਰਸੰਗ ਸੁਣਾਇਆ। ਪੋਹੇ ਤਾਂ ਗੁਰੂ ਮਹਾਰਾਜ ਜੀ ਅੱਗੇ ਨੂੰ ਚੱਲ ਪਏ, ਸੰਗਤ ਸਤਿਗੁਰ ਸੰਗ ਗੁਰੂ ਅਮਰਦਾਸ ਸਾਹਿਬ ਜੀ ਦੇ ਨਾਲ ਬੇਅੰਤਵੀਆਂ ਸਿੱਖ ਸੰਗਤਾਂ ਵੀ ਹਨ। ਜੋਤੀ ਸਰ ਤੀਰਥ ਨਿਕਟ, ਜਿੱਥੇ ਉਹ ਕਹਿੰਦੇ ਜੋਤੀ ਸਰ ਨਾਮ ਦਾ ਤੀਰਥ ਹੈ, ਜਿੱਥੇ ਭਗਵਾਨ ਨੇ ਰਥ ਖੜਿਆ ਕਰਕੇ ਕ੍ਰਿਸ਼ਨ ਅਰਜਨ ਨੂੰ ਬੁਲਾ ਕੇ ਗੀਤਾ ਦੁਆਰਾ ਉਪਦੇਸ਼ ਦਿੱਤਾ ਹੈ। ਆਪਣੇ ਜਿੰਨੇ ਦਾਦੇ ਪੜਵਾਦੇ ਉਹ ਕ੍ਰਿਸ਼ਨ ਜੰਗ ਕਰਕੇ ਉਹ ਮਰਵਾਏ। ਉਹ ਜਿਵੇਂ ਵੀ ਕਹਿੰਦੇ ਤੀਰਥ ਦੇ ਜੋਤੀ ਸਰ ਦੇ ਨਿਕੀਏ ਕੋਲ ਪਹੁੰਚੇ, ਸੁਣੋ ਪ੍ਰਸੰਗ। ਕ੍ਰਿਸ਼ਨ ਜੀ ਪਹੁੰਚੇ ਸਨ ਅਤੇ ਇੱਧਰ ਗੁਰੂ ਅਮਰਦਾਸ ਸਾਹਿਬ ਜੀ ਉਹ ਜੋਤੀ ਸਰ ਤੀਰ ਪਹੁੰਚ ਗਏ ਅਤੇ ਉੱਥੋਂ ਦਾ ਪ੍ਰਸੰਗ ਵੀ ਕਵੀ ਕਹਿੰਦੇ ਸੁਣ ਲਓ। ਚੌਪਈ ਕੈਰਵ ਪਾਂਡਵ ਕੋ ਦਲ ਭਾਰਾ, ਇੱਥੇ ਕਹਿੰਦੇ ਕੈਰਵਾਂ ਦਾ ਅਤੇ ਪਾਂਡਵਾਂ ਦਾ ਜਿਹੜਾ ਫੌਜਾਂ ਦਾ ਦਲ ਹੈ ਬੜਾ ਭਾਰਾ ਬੜਾ ਤਕੜਾ। ਇਹਾਂ ਆਣ ਕੀ ਜੰਗ ਅਖਾਰਾ, ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ ਵੀ ਇੱਥੇ ਆ ਕੇ ਬੜਾ ਭਾਰੀ ਉਹਨਾਂ ਨੇ ਜੰਗ ਅਖਾੜਾ ਬੰਨਿਆ, ਬੜਾ ਭਾਰੀ ਜਿਵੇਂ ਮੱਲ ਅਖਾੜਾ ਹੁੰਦਾ ਇਸੇ ਤਰ੍ਹਾਂ ਇੱਥੇ ਜੰਗ ਅਖਾੜਾ ਹੋਇਆ। ਇਕੱਠੀ ਅੱਠ ਦਸ ਛੂਹਨ ਪਈ, ਇੱਥੇ ਅੱਠ ਤੇ ਅਠਾਰਾਂ ਜਿਹੜੀਆਂ ਖੂਨੀਆਂ ਸੀ ਉਹ ਫੌਜ ਦੀਆਂ ਇਕੱਠੀਆਂ ਹੋ ਗਈਆਂ। ਹੋਏ ਸਨਦ ਬੰਦ ਸਿਰ ਤਿਰ ਥਈ, ਅਠਾਰਾਂ ਖੂਨੀਆਂ ਫੌਜ ਤਿਆਰ ਹੋ ਕੇ ਇੱਥੇ ਇਸ਼ਤ ਹੋ ਗਈਆਂ ਡਟੀਆਂ। ਇੱਕ ਦਿਸ ਸਪਤ ਇਕਾਦਿਸ ਦੂਈ, ਹਾਂ ਜਿਹੜੇ ਪਾਂਡਵ ਸਨ ਉਹਨਾਂ ਦੀ ਤਰਫ ਤੋਂ ਕਹਿੰਦੇ ਸੱਤ ਖੂਨੀਆਂ ਸਨ, ਉਧਰ ਜਿਹੜੇ ਕੈਰੋ ਸਨ ਕੈਰਵ ਸਨ ਉਹਨਾਂ ਦੀ ਤਰਫ ਗਿਆਰਾਂ ਖੂਨੀਆਂ ਸੀ, ਦੂਸਰੀ ਤਰਫ ਇੱਕ ਤਰਫ ਸੱਤ ਜਾਣੀ ਪਾਂਡਵਾਂ ਦੀ ਤਰਫ, ਇੱਕ ਤਰਫ ਗਿਆਰਾਂ ਖੂਨੀਆਂ ਯਾਨੀ ਕੈਰਵਾਂ ਦੀ ਤਰਫ ਗਿਆਰਾਂ ਖੂਨੀਆਂ ਫੌਜ। ਇਹਦਾ ਮਹਾਨ ਕੋਸ਼ ਵਿੱਚ ਬੜਾ ਹੋਰ ਢੰਗ ਤਰੀਕੇ ਨਾਲ ਖੂਨੀ ਦਾ ਲਿਖਿਆ ਹੋਇਆ ਹੈ। 70-75 ਹਜ਼ਾਰ ਬਈ ਘੋੜਿਆਂ ਵਾਲੀ ਹੋਵੇ, ਇੰਨੀ ਫਿਰ ਹਾਥੀਆਂ ਵਾਲੀ ਫੌਜ ਹੋਵੇ, ਪੈਦਲ ਇੰਨੀ ਹੋਵੇ, ਉੱਥੇ ਉਹ ਖੂਨੀ ਦਾ ਤੁਸੀਂ ਨਿਰਣਾ ਵੇਖ ਸਕਦੇ ਹੋ। ਉਂਝ ਸਿੱਧਾ ਜਿਹੜਾ ਸੌਖਾ ਹੈ ਬਈ ਅੰਨਾ ਖੂਹ ਜਾ ਹੋਵੇ ਮੌਣ ਤੋਂ ਬਗੈਰ ਜੰਗਲ ਵਿੱਚ, ਅਤੇ ਉਹਦੇ ਕੋਲ ਹੀ ਕਹਿੰਦੇ ਫੌਜ ਲੰਘਦੀ ਜਾਏ ਮਿੱਟੀ ਘੱਟਾ ਜਾਂ ਉੱਡ ਕੇ ਉਹ ਖੂਹ ਜਦੋਂ ਭਰ ਜਾਏ ਕਹਿੰਦੇ ਇੱਕ ਖੂਨੀ ਹੋ ਜਾਂਦੀ ਹੈ। ਯਾਨੀ ਬਹੁਤ ਹੀ ਫੌਜ ਦਾ ਨਾਂ ਹੈ ਬੇਅੰਤ ਫੌਜ, ਜਿੱਥੇ ਲੰਘ ਜਾਏ ਖੂਹ ਮਿੱਟੀ ਘੱਟੇ ਨਾ ਉੱਡ ਉੱਡ ਕੇ ਭਰ ਜਾਏ ਅੰਨਾ, ਇੰਨਾ ਮਿੱਟੀ ਘੱਟਾ ਉੱਡੇ ਜਦੋਂ ਪਰ ਜੇ ਸਮਝਦੋ ਵੀ ਗਿਣਤੀ ਖੂਨੀ ਹੋ ਗਈ। ਉਂਝ ਉੱਥੇ ਉਹਨਾਂ ਨੇ ਖੂਨੀ ਦਾ ਨਿਰਣਾ ਕੀਤਾ ਵੀ ਹੋਇਆ ਹੈ। ਇਸ ਥਲ ਕੋ ਸੋ ਮੁਕਾਬਲਾ ਹੋਈ, ਕਹਿੰਦੇ ਇਹ ਜਿਹੜਾ ਅਸਥਾਨ ਹੈ ਨਾ ਇੱਥੇ ਕਹਿੰਦੇ ਉਹਨਾਂ ਦਾ ਆਪੋ ਵਿੱਚ ਹੀ ਮੁਕਾਬਲਾ ਹੋਇਆ, ਮੋ ਸਾਹਮਣੇ ਹੋਏ ਸਨ। ਤਬ ਅਰਜਨ ਤਿੰਨ ਦੇਖ ਵਿਚਾਰਾ, ਜਦੋਂ ਕਹਿੰਦੇ ਉੱਧਰ ਕੈਰਮਾਂਡੀ ਤਰਫ ਗਿਆਰਾਂ ਖੂਨੀਆਂ ਇਕੱਠੀਆਂ ਹੋ ਗਈਆਂ, ਉਹਨਾਂ ਗਿਆਰਾਂ ਖੂਨੀਆਂ ਵੱਲੀ ਦੇਖ ਕੇ ਅਤੇ ਆਪਣੀ ਜਿਹੜੀ ਸੱਤ ਖੂਨੀਆਂ ਫੌਜ ਇਕੱਠੀ ਹੋਈ ਹੈ ਉਹ ਸਾਰੀਆਂ ਵੱਲੀ ਦੇਖ ਕੇ ਸੋਚਿਆ ਵਿਚਾਰਿਆ, ਕਿਸ ਕੋ ਕਰਹੋ ਇਹਾਂ ਸੰਘਾਰਾ, ਇੱਥੇ ਹੁਣ ਮੈਂ ਕਿਹਦਾ ਸੰਘਾਰ ਕਰਾਂ, ਕਿਹਨੂੰ ਕਹਿੰਦੇ ਮਾਰਨਾ ਕਰਾਂ। ਗੁਰੂ ਪਿਤਾਮਾ ਆਦਿਕ ਸਾਰੇ ਫੌਜ ਦੇ ਵਿੱਚ ਮੇਰੇ ਗੁਰੂ ਦਰੋਣਾਚਾਰ ਜੀ ਵੀ ਹਨ, ਮੇਰੇ ਪਿਤਾਮਾ ਦਾਦਾ ਜੀ, ਭਿਸ਼ਮ ਪਿਤਾਮਾ ਜੀ, ਇਸ ਤੋਂ ਬਾਅਦ ਸਾਰੇ ਵੱਡ ਵਡੇਰੇ। ਜਾਣਿਓ ਪਰ ਆਪਣ ਪਰਵਾਰੇ, ਇਹ ਤਾਂ ਜਾਣਿਆ ਪੈਂਦਾ ਹੈ, ਸਮਝਿਆ ਪੈਂਦਾ ਵੀ ਮੇਰਾ ਆਪਣਾ ਹੀ ਪਰਿਵਾਰ ਹੈ, ਅਸੀਂ ਆਪੋ ਵਿੱਚ ਇੱਕ ਦੂਸਰੇ ਦੇ ਨੇੜੇ ਹੀ ਸੰਬੰਧੀ ਹਾਂ, ਭਰਾਈ ਹਾਂ। ਕੁੱਲ ਨਾਸ਼ਕ ਕੈਸੇ ਅਬ ਹੋਵਾ, ਇਹ ਹੁਣ ਕ੍ਰਿਸ਼ਨ ਦੇ ਮਗਰ ਲੱਗ ਕੇ ਜੰਗ ਜੁਦ ਕਰਕੇ ਮਾਰ ਕੇ ਮੈਂ ਕੁੱਲ ਨੂੰ ਨਾਸ਼ ਕਰਨ ਵਾਲਾ ਕੈਸੇ ਹੋ ਜਾਵਾਂ, ਕਿਉਂ ਬਣ ਜਾਵਾਂ। ਅਪਰ ਸਤਰੂ ਕੋ ਇਹਾ ਨਾ ਜੋਵਾ, ਕਿਉਂਕਿ ਆਪਣਿਆਂ ਤੋਂ ਬਗੈਰ ਹੋਰ ਤਾਂ ਕੋਈ ਇੱਥੇ ਬੈਰੀ ਮੈਂ ਆਪਣਾ ਵੇਖਦਾ ਨਹੀਂ, ਇਹ ਤਾਂ ਸਾਡੇ ਆਪਣੇ ਹੀ ਹੈ, ਵੱਡ ਵਡੇਰਿਆਂ ਦੇ ਅੱਗੇ ਕੁੱਲ ਦੇ ਜੀ ਜੰਤ। ਨਿਜ ਦਲ ਤੇ ਨਿਕਾਸ ਕਰ ਸਯੰਦਨ, ਉਸ ਵੇਲੇ ਕਹਿੰਦੇ ਅਰਜਨ ਨੇ ਆਪਣੇ ਫਸਦਲ ਤੋਂ ਜਿਹੜਾ ਰਸ ਜਾ ਬਾਹਰ ਕੱਢ ਕੇ, ਇਸ ਥਲ ਥਿਤ ਕੀਏ ਨੰਦ ਸੋ ਨੰਦਨ, ਕਹਿੰਦੇ ਕ੍ਰਿਸ਼ਨ ਜੀ ਨੇ ਕ੍ਰਿਸ਼ਨ ਅਰਜਨ ਨੂੰ ਲਿਆ ਕੇ ਨਾ ਇਸ ਥਾਂ ਤੇ ਆਪਣਾ ਜਿਹੜਾ ਰਸ ਸਥਿਤ ਕੀਤਾ, ਜਿੱਥੇ ਆ ਜੋਤੀ ਸਰ ਤੀਰਸ ਹੈ, ਤੇ ਅਰਜਨ ਦੇ ਰਸ ਨੂੰ ਲੈ ਆਉਂਦਾ ਹੈ, ਜਾਂ ਰਸ ਦੇ ਵਿੱਚ ਹੀ ਰਸ ਹੀ ਕ੍ਰਿਸ਼ਨ ਜੀ ਚਲਾਉਂਦੇ ਸੀ ਤੇ ਜੰਗ ਜੋ ਅਰਜਨ ਨੇ ਕਰਨਾ ਸੀ, ਜਿਸ ਕਰਕੇ ਕ੍ਰਿਸ਼ਨ ਜੀ ਨੇ ਆਪਣਾ ਜਿਹੜਾ ਰਸ ਹੈ ਚਲਾ ਕੇ ਇਸ ਥਾਂ ਆ ਕੇ ਕਹਿੰਦੇ ਖੜਾ ਕੀਤਾ, ਟਕਾਇਆ ਸੀ ਅਰਜਨ ਨੂੰ ਸਮਝਾਉਣ ਵਾਸਤੇ। ਆਸ਼ਾ ਅਰਜਨ ਕੋ ਜਪ ਜਾਣਾ, ਜਨਮ ਅਰਸ਼ ਅਰਜਨ ਦਾ ਆਸ਼ਾ ਜਾਣਿਆ, ਖਿਆਲ ਕਰ ਜਾਣਿਆ ਹੈ ਵੀ ਇਹ ਹੁਣ ਜੰਗ ਕਰਨ ਨੂੰ ਤਿਆਰ ਨਹੀਂ, ਇਹ ਤਾਂ ਖਿਆਲ ਕਰਦਾ ਵੀ ਮੇਰੇ ਹੀ ਕੁਲ ਦੇ ਸਾਰੇ ਭੈਣ ਭਰਾ ਹੈ, ਦਾਦੇ ਪੜਦਾਦਿਆਂ ਦੇ ਵਿੱਚੋਂ ਅਗਵਾਂ ਸਮਾਂ ਸੁਝੇ, ਹੁਣ ਕਿਸੇ ਨਾਲ ਜੰਗ ਨਹੀਂ ਕਰਨਾ, ਕਿਸੇ ਨੂੰ ਮਾਰਿਆ ਨਹੀਂ ਚਾਹੁੰਦਾ, ਉਹ ਖਿਆਲ ਜਾ ਜਾਣਿਆ ਕ੍ਰਿਸ਼ਨ ਜੀ ਨੇ। ਕਰ ਉਪਦੇਸ਼ਿਓ ਮਨ ਗਿਆਨਾ, ਕਹਿੰਦੇ ਉਪਦੇਸ਼ ਦੇ ਕੇ ਇਸ ਤਰ੍ਹਾਂ ਮਨ ਵਿੱਚ ਸਭ ਨੂੰ ਗਿਆਨ ਬਖਸ਼ਿਆ। ਤਨ ਸੰਬੰਧ ਕੋ ਮਿਥਿਆ ਜਾਨ, ਭਗਵਾਨ ਕ੍ਰਿਸ਼ਨ ਜੀ ਨੇ ਕਹਿੰਦੇ ਗੀਤਾ ਕਹਿੰਦਿਆਂ ਬਚਨ ਕਹਿੰਦਿਆਂ ਹੋਇਆਂ ਅਰਜਨ ਨੂੰ ਕਿਹਾ ਵੀ ਜਿਹੜੇ ਸਰੀਰ ਦੇ ਸੰਬੰਧ ਹੈ ਇਹ ਤਾਂ ਤੂੰ ਮਿੱਥਿਆ ਜਾਣ ਲੈ, ਐਵੇਂ ਝੂਠੇ ਮੂਠੇ ਜਾਣ ਲਾ, ਸਰੀਰ ਦੇ ਸੁਣ ਸਦਾ ਨਹੀਂ ਰਹਿੰਦੇ ਹਨ। ਸਤ ਚੇਤਨ ਹੈ ਅਲਪ ਮਹਾਨ, ਹਾਂ ਬਾਕੀ ਜਿੰਨੇ ਛੋਟੇ ਵੱਡੇ ਸਰੀਰ ਹੈ ਉਹਨਾਂ ਦੇ ਜਿਹੜਾ ਸਚਿਤ ਆਨੰਦ ਸਰੂਪ ਹੈ ਉਹ ਹੈਗਾ ਹੀ ਹੈ, ਤੇ ਬਾਕੀ ਇਹ ਜਿਹੜੇ ਜਿਨ੍ਹਾਂ ਵਿੱਚ ਸੱਚ ਆਨੰਦ ਸਰੂਪ ਚਾਹ ਹੈ ਉਹ ਸਰੀਰ ਤਾਂ ਸਾਰੇ ਮਿੱਥਿਆ ਨਾਲ ਸੰਬੰਧੀ ਝੂਠ ਮੂਠ ਹੀ ਹਨ। ਕਰਤਾ ਭੁਗਤਾ ਆਪ ਨਾ ਲਖੀਐ ਹੈ, ਇਸ ਕਰਕੇ ਹੇ ਅਰਜਨ ਆਪਣੇ ਆਪ ਨੂੰ ਵੀ ਮੈਂ ਕਰਮਾਂ ਦੇ ਕਰਨ ਵਾਲਾ ਹਾਂ, ਕਰਤਾ ਹਾਂ, ਤੇ ਫਿਰ ਕਰਮ ਕਰਕੇ ਮੈਂ ਕਰਮਾਂ ਦਾ ਫਲ ਭੁਗਤਾ ਭੋਗਣ ਵਾਲਾ ਹਾਂ, ਜੇ ਆਪਣੇ ਆਪ ਨੂੰ ਕਰਮਾਂ ਦਾ ਕਰਨ ਵਾਲਾ ਤੇ ਕਰਮਾਂ ਦਾ ਫਲ ਭੋਗਣ ਵਾਲਾ ਨਾ ਤੂੰ ਜਾਣੀਏ। ਮਤ ਕਰ ਨਿਜ ਸਰੂਪ ਸੋ ਕੋ ਪਿਖੀਐ ਹੈ, ਆਤਮ ਮਤ ਕਰ, ਆਤਮ ਵਿਸ਼ੈਣੀ ਮਤ, ਆਤਮ ਵਿਸ਼ੈਣੀ ਬੱਧ, ਉਹਦੇ ਕਰਕੇ ਉਹਦੇ ਨਾਲ ਜਿਹੜਾ ਆਪਣਾ ਨਿਜ ਸਰੂਪ ਹੈ, ਆਪਣਾ ਆਪਣਾ ਆਪਾ ਹੈ, ਸਰਚ ਰੂਪ ਹੈ, ਆਪਣਾ ਆਤਮਾ ਹੈ, ਉਹਨੂੰ ਵੇਖੀਏ। ਇਤਿਹਾਸਕ ਗੀਤਾ ਮੈਂ ਕਹਿਓ, ਕਿਉਂਕਿ ਇਸ ਤੋਂ ਆ ਲੈ ਕੇ ਗੀਤਾ ਦੇ 18ਵੇਂ ਅਧਿਆਇ ਦੇ ਵਿੱਚ ਸਾਰਾ ਕੁਛ ਕ੍ਰਿਸ਼ਨ ਜੀ ਨੇ ਕਿਹਾ ਹੈ। ਹਿਰਦੈ ਗਿਆਨ ਅਰਜਨ ਸੁਣ ਲਹਿਓ, ਹਾਂ ਇਸ ਤਰ੍ਹਾਂ ਦਾ ਕਹਿੰਦੇ ਕ੍ਰਿਸ਼ਨ ਜੀ ਤਾਂ ਸੁਣ ਕੇ ਅਰਜਨ ਨੇ ਹਿਰਦੇ ਵਿੱਚ ਗਿਆਨ ਲੈ ਲਿਆ, ਗਿਆਨ ਪ੍ਰਾਪਤ ਕਰ ਲਿਆ। ਭਗਵਾਨ ਨੇ ਕਿਹਾ ਨੈਨੂ ਛਿਦੰਤੀ ਸ਼ਸਤਰਾਣੀ ਨੈਨੂ ਦਹੰਤੀ ਪਾਵਕਾ, ਇਹ ਜਿਹੜੀ ਅੰਦਰਲੀ ਆਤਮਾ ਹੈ ਤੇਰਾ ਆਪਣਾ ਆਪਾ ਹੈ, ਉਹਨੂੰ ਕੋਈ ਸ਼ਸਤਰ ਨਹੀਂ ਕੱਟ ਵੜ ਸਕਦਾ ਹੈ, ਅੰਦਰਲੀ ਆਤਮਾ ਨੂੰ ਉਹਨੂੰ ਵੀ ਅੱਗ ਨਹੀਂ ਸਾਰ ਸਕਦੀ ਹੈ, ਬਾਕੀ ਸਰੀਰ ਦਾ ਕੀ ਹੈ, ਇਹ ਤਾਂ ਸਰੀ ਮੱਚੀ ਜਾਂਦਾ ਡੁੱਬ ਜਾਂਦਾ ਹੈ, ਸਰੀਰ ਤਾਂ ਨਾਸਵੰਤ ਹੀ ਹੈ। ਜੇ ਤੂੰ ਸਰੀਰ 'ਤੇ ਸ਼ਸਤਰ ਚਲਾਉਣਾ, ਆਤਮਾ 'ਤੇ ਚੱਲਣਾ ਨਹੀਂ, ਆਤਮਾ ਨੂੰ ਕੱਟਣਾ ਮਿਟਿਆ ਨਹੀਂ ਜਾਣਾ ਹੈ, ਆਤਮਾ ਤਾਂ ਅਮਰ ਹੈ। ਇਸ ਕਰਕੇ ਭਾਵ ਤਾਂ ਜੇ ਆਤਮਾ ਨੂੰ ਵੱਡੇ ਟੁੱਕੇ ਫੇਰ ਹੀ ਹੈ, ਸਰੀਰ ਨੂੰ ਵੱਡਿਆਂ ਟੁੱਕਿਆ ਸਰੀਰ ਨਸਵੰਤ, ਇਹਦੇ ਕਰਕੇ ਕੋਈ ਭਾਵ ਨਹੀਂ ਲੱਗਣਾ। ਜਾਣੀ ਇਹ ਲੜਾਇਆ ਚੁੱਕ ਕੇ ਵਾਸਦੇਵ ਕਹਿ ਅਨਕ ਪ੍ਰਕਾਰਾ। ਹਾਂ, ਇਸ ਤਰ੍ਹਾਂ ਕਹਿੰਦੇ ਕ੍ਰਿਸ਼ਨ ਜੀ ਅਨੇਕਾਂ ਤਰ੍ਹਾਂ ਦੇ ਨਾਲ ਕਿਹਾ ਵੀ ਉਹ ਜਿਹੜੀ ਅੱਗ ਨੂੰ ਸਾੜ ਨਹੀਂ ਸਕਦੀ ਹੈ ਤੇਰੀ ਅੰਦਰਲੀ ਆਤਮਾ ਨੂੰ, ਤੇ ਇਹ ਪਾਣੀ ਇਸ ਨੂੰ ਆਪਣੇ ਵਿੱਚ ਡੋਬ ਨਹੀਂ ਸਕਦਾ ਹੈ, ਹਵਾ ਉਹਨੂੰ ਉਡਾ ਨਹੀਂ ਸਕਦੀ ਹੈ। ਉਹ ਆਤਮਾ ਉਹਨਾਂ ਵਿੱਚ ਵੀ ਹੈ, ਉਹ ਆਤਮਾ ਤੇਰੇ ਵਿੱਚ ਅਮਰ ਅਵਿਨਾਸ਼ੀ ਹੈ। ਇਸ ਕਰਕੇ ਤੂੰ ਇਹ ਨਾ ਸਮਝ ਵੀ ਮੈਂ ਜੇ ਇਹਨਾਂ ਨੂੰ ਮਾਰ ਦਿੱਤਾ, ਕੱਟ ਵੱਢ ਦਿੱਤਾ ਤੇ ਮੈਨੂੰ ਪਾਪ ਲੱਗ ਜੂ, ਕਿਉਂਕਿ ਆਤਮਾ ਅਮਰ ਅਵਿਨਾਸ਼ੀ ਹੈ। ਸ਼ੀਰ ਦੇ ਕੱਟਣ ਪੁੱਟਣ ਨਾਲ ਕੋਈ ਪਾਪ ਨਹੀਂ ਲੱਗਦਾ ਹੁੰਦਾ, ਮਾਰਦੇ ਸਾਰੇ ਕਰਵਾਇਸ ਵੱਡ ਜੰਗ ਅਖਾਰਾ। ਇਸ ਤਰ੍ਹਾਂ ਗੀਤਾ ਕਰਕੇ ਆਮ ਬਚਨ ਕਰਕੇ ਨਾ ਵੀ ਆਤਮਾ ਅਮਰ ਅਵਿਨਾਸ਼ੀ ਹੈ, ਬੜਾ ਭਾਰੀ ਜੰਗ ਅਖਾੜਾ ਕਰਾਤਾ ਮਰਵਾ ਤੇ ਕੋੜਮੇ ਦੇ ਜੀ। ਇਸ ਥਲ ਥਿਤ ਰਥ ਕ੍ਰਿਸ਼ਨ ਪੁਨੀਤਾ। ਗੁਰੂ ਅਰਦਾਸ ਸਾਹਿਬ ਜੀ ਕਹਿੰਦੇ ਇਸ ਥਾਂ ਤੇ ਕਹਿੰਦੇ ਭਗਵਾਨ ਕ੍ਰਿਸ਼ਨ ਜੀ ਨੇ ਆਪਣਾ ਰਥ ਇਟਰ ਕੀਤਾ, ਸੀਸਤਰ ਕੀਤਾ ਸੀ, ਟਕਾਇਆ ਸੀ। ਅਰਜਨ ਸਾਥ ਕਹੀ ਸੁਭ ਗੀਤਾ। ਜਿਹੜਾ ਵੀ ਜੋਤੀ ਸਰ ਤੀਰਥ ਹੈ, ਇਸ ਥਾਂ ਤੇ ਰਥ ਖੜਾ ਕਰਕੇ ਭਗਵਾਨ ਕ੍ਰਿਸ਼ਨ ਜੀ ਨੇ ਅਰਜਨ ਦੇ ਸਾਥ ਕਹਿੰਦੇ ਉਹ ਗੀਤਾ ਕਿਹਾ ਸੀ, ਜਾਣੀ ਚੰਗੇ ਬਚਨ ਕੀਤੇ ਸੀ, ਗਿਆਨਮਈ ਜਾਂ ਤੇ ਪਾਵਨ ਇਹ ਸਥਾਨਾ। ਇਸ ਕਰਕੇ ਵੀ ਸਿੱਖਾਂ ਹਿੰਦੂਆਂ ਦੇ ਮਤ ਵਿੱਚ ਜਿਹੜਾ ਇਹ ਸਥਾਨ ਬੜਾ ਭਾਰੀ ਪਾਵਨ ਪਵਿੱਤਰ ਮੰਨਿਆ ਜਾਂਦਾ। ਸੰਗਤ ਸਗਰੀ ਕਰੋ ਇਸ਼ਨਾਨਾ। ਸਾਰੀ ਸੰਗਤ ਜੀ ਤੁਸੀਂ ਵੀ ਇੱਥੇ ਇਸ਼ਨਾਨ ਕਰ ਕਰਾ ਲਵੋ। ਸੁਣ ਸਿੱਖਨ ਸੁਖ ਪਾਏ ਵਿਸਾਲਾ। ਸਿੱਖਾਂ ਨੇ ਸੁਣ ਕੇ ਪ੍ਰਸੰਗ ਵੀ ਬੜਾ ਸੁਖ ਪਾਇਆ ਹੈ। ਕੀਨ ਇਸ਼ਨਾਨ ਦਾਨ ਤਿਸ ਕਾਲਾ। ਇਸ਼ਨਾਨ ਕਰ ਲਿਆ, ਬ੍ਰਹਮ ਲੋਕ ਆਈ ਜਾਂਦੇ ਆ, ਉਸ ਸਮੇਂ ਦਾਨ ਵੀ ਦੇ ਦਿੱਤਾ ਜਿਸ ਨੇ ਕੁਛ ਮੰਗਿਆ। ਬਹੁਰ ਥਨੇਸਰ ਸਤਿਗੁਰ ਗਏ। ਜੋਤੀ ਸਰ ਤੀਰ ਤੋਂ ਚਲਦੇ ਹੋਏ ਗੁਰੂ ਅਮਰਦਾਸ ਸਾਹਿਬ ਜੀ ਜਿੱਥੇ ਉਹ ਥਨੇਸਰ ਹੈ ਉੱਥੇ ਚਲੇ ਗਏ। ਵੀਰ ਸੰਗ ਬਹੁ ਡੇਰਾ ਕਏ। ਇਸ ਤਰ੍ਹਾਂ ਨਾਲ ਬੜੀ ਸਿੱਖ ਸੰਗਤਾਂ ਦੀ ਭੀੜ ਹੈ ਤੇ ਜਾ ਕੇ ਥਨੇਸਰ ਤੇ ਡੇਰਾ ਕਰ ਲਿਆ, ਤੰਬੂ ਵਗੈਰਾ ਲਾ ਲਏ, ਖਾਣ ਪਾਨ ਕਰ ਨਿਸ ਬਿਸਰਾਮੇ। ਭੋਜਨ ਪ੍ਰਸ਼ਾਦਾ ਛਕ ਛਕਾ ਕੇ ਰਾਤ ਨੂੰ ਵਿਸ਼ਰਾਮ ਕਰ ਲਏ। ਕਰਨ ਕੀਰਤਨ ਉੱਠ ਰਹਿ ਜਾਮੇ। ਜਦੋਂ ਪਹਿਰ ਰਾਤ ਰਹਿ ਗਈ ਹੈ ਉਸ ਵੇਲੇ ਉੱਠ ਕੇ ਜਿਹੜਾ ਗੁਰਬਾਣੀ ਦਾ ਕੀਰਤਨ ਉਹ ਕਰਨ ਲੱਗ ਪਏ ਹਨ ਰਾਗੀ ਸਾਹਿਬਾਨ। ਰਾਗਨ ਕੀਰਤਨ ਸੁੰਦਰ ਸਾਥ। ਇਸ ਤਰ੍ਹਾਂ ਕਹਿੰਦੇ ਰਾਗਿਆਂ ਦੀ ਉਹਦੇ ਨਾਲ ਉਪਜਤ ਪ੍ਰੇਮ ਪਰਮੇਸ਼ਵਰ ਸਨਾਥ। ਹਾਂਜੀ, ਉਪਜੋ ਪ੍ਰੇਮ ਪਰਮੇਸ਼ਵਰ ਸਾਥ। ਜਿਹੜਾ ਵਾਹਿਗੁਰੂ ਪਰਮੇਸ਼ਵਰ ਹੈ ਉਹਦਾ ਜਿਹੜਾ ਪ੍ਰੇਮ ਪਿਆਰ ਹੈ ਰਾਗਾਂ ਦੀ ਧੁੰਦ ਦੇ ਨਾਲ ਅੰਦਰ ਪੈਦਾ ਹੈ। ਭਇਓ ਪ੍ਰਕਾਸ਼ ਪ੍ਰਾਤ ਕੋ ਅਜਾਨਾ। ਇਸ ਤਰ੍ਹਾਂ ਕਹਿੰਦੇ ਜਦੋਂ ਸਵੇਰ ਅੰਮ੍ਰਿਤ ਵੇੜਾ ਹੋਇਆ ਜਾਣਿਆ ਹੈ। ਕੀਨ ਤੀਰਥਨ ਵਿਖੈ ਸ਼ਨਾਨਾ। ਗੁਰੂ ਮਹਾਰਾਜ ਨੇ ਤੀਰਥ ਵਿੱਚ ਇਸ਼ਨਾਨ ਕਰ ਲਿਆ ਹੈ। ਸਾਰ ਸੁਤੀ ਸਲਤਾ ਜਲ ਪਾਵਨ। ਜਿਹੜੇ ਸਸਤੀ ਨਦੀ ਦਾ ਜਲ ਬੜਾ ਪਵਿੱਤਰ ਮੰਨਿਆ ਜਾਂਦਾ ਹੈ। ਗਯੋ ਪ੍ਰਵਾਹ ਪੁੰਨ ਬਹੁ ਥਾਵਨ। ਬੜਾ ਪਵਿੱਤਰ ਪ੍ਰਵਾਹ ਬਹੁਤੇ ਥਾਵਾਂ ਵਿੱਚ ਗਿਆ ਹੈ। ਤੀਰਥ ਬ੍ਰਿੰਦ ਵਿਖੇ ਬਹਿ ਬਾਰੀ। ਜਿੰਨੇ ਸਮੂਹ ਤੀਰਥ ਹੈ ਬਹੁਤੇ ਪੀਰ ਸੇ ਸਾਰਿਆਂ ਵਿੱਚ ਸੁਸਤੀ ਨਦੀ ਦਾ ਪਾਣੀ ਹੀ ਚੱਲ ਰਿਹਾ ਹੈ। ਪਾਵਨ ਕਰੀ ਭੂਮਿਕਾ ਸਾਰੀ। ਨਦੀ ਨੇ ਕਹਿੰਦੇ ਇਧਰ ਉਧਰ ਲਈ ਸਾਰੀ ਧਰਤੀ ਪਵਿੱਤਰ ਕੀਤੀ ਪਈ ਹੈ। ਤਿਸ ਮਹਿ ਕਰ ਇਸ਼ਨਾਨ ਹਰ ਖਾਏ। ਜਿੰਨੇ ਸਿਆਣੇ ਸਨ ਸਾਰਿਆਂ ਨੇ ਇਸ਼ਨਾਨ ਕੀਤੇ ਹੈ, ਪ੍ਰਸੰਨ ਹੋ ਗਏ। ਜਪ ਪ੍ਰਭ ਦਾਨ ਕੀਨ ਸਮਦਾਏ, ਬੈਠ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕੀਤਾ, ਹੋਰ ਦਾਨ ਪੁੰਨ ਦਿੱਤਾ ਹੈ। ਸਭ ਤੀਰਥ ਅਰ ਨਗਰ ਮਜਾਰਾ, ਜਿੱਥੇ ਜਿੰਨੇ ਤੀਰਥਾਂ ਤੇ ਰਹਿਣ ਵਾਲੇ ਹਨ, ਹੋਰ ਇਧਰ ਉਧਰ ਕੁਝ ਨਗਰਾਂ ਵਿੱਚ ਰਹਿਣ ਵਾਲੇ ਹਨ। ਸੁਣ ਸੁਣ ਸੁਧ ਨਰ ਕਰ ਹੈ ਉਚਾਰਾ, ਅਮਰਦਾਸ ਸਾਹਿਬ ਮਹਾਰਾਜ ਦੀ ਆਉਣ ਦੀ ਖਬਰ ਸੁਣ ਸੁਣ ਕੇ ਆਪੋ ਵਿੱਚ ਹੀ ਉਚਾਰਨ ਕਰਦੇ ਇੱਕ ਦੂਸਰੇ ਨੂੰ ਕਹਿੰਦੇ ਹਨ। ਸ੍ਰੀ ਨਾਨਕ ਤੇ ਤੀਸਰ ਆਏ ਮਾਨ ਜੋ ਗੁਰੂ ਨਾਨਕ ਸਾਹਿਬ ਜੀ ਹਨ, ਉਹਨਾਂ ਤੋਂ ਤੀਸਰੇ ਸਥਾਨ ਤੇ ਬੈਠੇ ਗਾਦੀ ਗੁਰੂ ਮਹਾਨ, ਜਿਹੜੇ ਮਹਾਨ ਗੁਰੂ ਅਮਰਦਾਸ ਸਾਹਿਬ ਜੀ ਉਹ ਗੁਰਤਾ ਗੱਦੀ ਦੇ ਤਖ਼ਤ ਉੱਪਰ ਇਸ ਸਮੇਂ ਬੈਠੇ ਨੇ। ਸੋ ਤੀਰਥ ਕਰਬੇ ਕਹ ਆਇਓ, ਗੁਰੂ ਅਮਰਦਾਸ ਸਾਹਿਬ ਜੀ ਵੀ ਤੀਰਥਾਂ ਨੂੰ ਪਵਿੱਤਰ ਕਰਨ ਲਈ ਆਏ। ਮਹਾ ਜੋਤ ਜਿਨ ਜਗ ਵਿਦਤਾਇਓ, ਮਹਾਨ ਜਿਹੜੀ ਜੋਤ ਹੈ ਸੰਸਾਰ ਵਿੱਚ ਪ੍ਰਗਟ ਕੀਤੀ, ਮਹਾਨ ਪ੍ਰਕਾਸ਼ ਮਹਾਨ ਸੋਭਾ ਪ੍ਰਗਟ ਕੀਤੀ। ਸੰਨਿਆਸੀ ਬ੍ਰਹਮਚਾਰੀ ਬ੍ਰਿੰਦ, ਇਸ ਤਰ੍ਹਾਂ ਜਿਹੜੇ ਕੋਈ ਸੰਨਿਆਸੀ ਲੋਕ ਹੈ ਬ੍ਰਹਮਚਾਰੀ ਹੈ ਬੇਅੰਤ ਬੇਅੰਤ ਪੰਡਿਤ ਵਿਦਿਆ ਬਿਲੰਦ, ਹੁਣ ਕੋਈ ਮੇਨ ਸੋਚੀ ਉੱਪਰੋਂ ਹੇਠਾਂ ਸਿਰ ਦੇ ਪਿੱਛੋਂ ਖਰਾਬ ਮੇਨ ਸੋਚੀ ਨੂੰ ਕਹਿ ਰਹੇ ਉੱਪਰ ਹੇਠਾਂ ਸਿੱਟ ਦੂਗਾ ਠੀਕ ਹੋਜੂਗਾ, ਉਹ ਇਕੱਲਾ ਚੱਲ ਜੂਗਾ ਪਿੱਛੋਂ ਪਰ ਪੈ ਗਿਆ। ਵਿਦਿਆ ਵਿਖੇ ਬਿਲੰਦ, ਹਾਂ ਜਿਹੜੇ ਕੋਈ ਵਿਦਵਾਨ ਲੋਕ ਸਨ ਵਿਦਿਆ ਪੜ੍ਹਨ ਵਿੱਚ ਬੜੇ ਤਕੜੇ ਸਨ, ਮਹਾਨ ਵਿਦਵਾਨ ਸਨ, ਬੈਰਾਗੀ ਆਦਿਕ ਬਹੁ ਵੇਖਣ, ਜਿਵੇਂ ਬੈਰਾਗੀ ਸਾਧੂ ਸੰਨਿਆਸੀ ਹੋਰ ਬ੍ਰਹਮਚਾਰੀ ਉਦਾਸੀ ਆਦਿਕ ਬੜੇ ਭੇਖਾਂ ਦੇ, ਚੱਲ ਆਏ ਸਤਿਗੁਰ ਕਹ ਦੇਖਣ, ਸਾਰੇ ਜਿਹੜੇ ਅੱਡੋ ਅੱਡੀ ਭੇਖਾਂ ਦੇ ਸਾਧੂ ਹੈ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਦਰਾਰ ਦੇਖਣ ਲਈ ਚੱਲ ਚੱਲ ਕੇ ਆਏ ਹਨ। ਨਰ ਗ੍ਰਹਿਸਥੀ ਗੁਰ ਕੇ ਸਿੱਖ ਕੇ, ਜਿਹੜੇ ਗ੍ਰਹਿਸਥੀ ਪੁਰਸ਼ ਹਨ ਗੁਰੂ ਕੇ ਸਿੱਖ ਸੇਵਕ ਵੀ ਸਨ, ਗੁਰੂ ਦਰਸ ਹਿਤ ਆਏ ਤੇ, ਉਹ ਵੀ ਸਤਿਗੁਰੂ ਅਮਰਦਾਸ ਸਹਿ ਮਹਾਰਾਜ ਦੇ ਦਰਸ਼ਨ ਦਾਰ ਕਰਨ ਲਈ ਚੱਲ ਚੱਲ ਕੇ ਆਏ। ਲੈ ਕਰ ਕੇਤਿਕ ਸੁਭ ਪਕਵਾਨ, ਸਿੱਖਾਂ ਨੇ ਆਪਣੇ ਹੱਥਾਂ ਵਿੱਚ ਸੁਭ ਪਕਵਾਨ ਚੰਗੀਆਂ ਮਠਿਆਈਆਂ ਲਈਆਂ ਹੋਈਆਂ। ਸਭ ਹੂੰ ਸੁਮਨ ਸਭ ਹੂੰ ਸੋ ਵੇਖ, ਕਿਨਹੂੰ ਸੋ ਮਨ ਸੋ ਲੀਨ ਸਪਾਨ, ਕਿਨਹੂੰ ਸੁਮਨ ਸੋ ਲੀਨ ਸਪਾਨ, ਕਿਸੇ ਨੇ ਕਹਿੰਦੇ ਸੁਮਨ ਨਾ ਫੁੱਲਾਂ ਦਾ ਹੁੰਦਾ ਹੈ, ਉਹ ਫੁੱਲ ਵਗੈਰਾ ਆਪਣੇ ਹੱਥਾਂ ਵਿੱਚ ਲਏ ਆ ਫੁੱਲਾਂ ਦੀ ਮਾਲਾ ਲੈ ਕੇ ਆਏ, ਜਿਵੇਂ ਦਰਬਾਰ ਸਾਹਿਬ ਵਿਖੇ ਹੁਣ ਵੀ ਕੀ ਸ਼ਰਧਾ ਭਾਵਨਾ ਨਾਲ ਉਹ ਫੁੱਲ ਲੈ ਜਾਂਦੇ ਆ ਫੁੱਲਾਂ ਦੀ ਮਾਲਾ ਲੈ ਜਾਂਦੇ ਆ, ਇਸ ਤਰ੍ਹਾਂ ਸ਼ਰਧਾ ਨਾਲ ਕੋਈ ਫੁੱਲ ਜਾਂ ਫੁੱਲਾਂ ਦੀਆਂ ਮਨਾਲਾ ਲੈ ਕੇ ਸਤਿਗੁਰੂ ਜੀ ਦੀ ਹਜੂਰੀ ਵਿੱਚ ਆਏ ਹਾਂ। ਉਹ ਫਲ ਮੂਲ ਲਿਆਏ ਬੋ ਕਰੈ, ਹਾਂ ਕਈ ਜਿਹੜੇ ਕੋਈ ਫਲ ਵਗੈਰਾ ਜਿਹੜੇ ਦਰਖਤਾਂ ਨੂੰ ਲੱਗਦੇ ਹਨ ਤੇ ਕਈ ਜਿਹੜੇ ਮੂਲ ਹੈ ਜਿਵੇਂ ਜਿਹੜੇ ਧਰਤੀ ਵਿੱਚ ਪੈਦਾ ਹੋਣ, ਜਿਵੇਂ ਗਾਜਰ ਮੂਲੀਆਂ ਜਿਵੇਂ ਕੰਦ ਹੈ, ਇਹ ਸਾਰੇ ਧਰਤੀ ਵਿੱਚੋਂ ਦੇ ਮੂਲ ਨਾਲ ਜੜ੍ਹਾਂ ਦਾ ਹੁੰਦਾ ਹੈ, ਜਿਹੜੇ ਜੜ੍ਹਾਂ ਵਿੱਚ ਪੈਦਾ ਹੋਣ ਗਾਜਰ ਮੂਲੀਆਂ ਜਿਵੇਂ ਕੰਦੀ ਆ ਸ਼ਲਗਮ ਵਗੈਰਾ ਜਿੰਨੇ ਨੇ ਸਾਰੇ ਇਹ ਮੂਲ ਵਿੱਚ ਆ ਜਾਂਦੇ ਨੇ। ਹਾਂ ਕਹਿੰਦੇ ਇਸ ਤਰ੍ਹਾਂ ਜਿਹੜੇ ਕੋਈ ਮੂਲ ਧਰਤੀ ਵਿੱਚ ਪੈਦਾ ਹੋਣ ਵਾਲੇ ਤੇ ਦਰਖਤਾਂ ਨੂੰ ਲੱਗਣ ਵਾਲੇ ਫਲ ਲਿਆਉਣਾ ਕਰਦੇ ਹਨ। ਚਾਰਹ ਵਰਨ ਭੇਟ ਕੋ ਧਰੈ, ਚਾਰੇ ਵਰਨਾਂ ਦੇ ਚਾਰੇ ਜਾਤਾਂ ਦੇ ਬ੍ਰਾਹਮਣ ਖੱਤਰੀ ਵੈਸੂਤਰ ਲਿਆ ਲਿਆ ਕੇ ਸਤਿਗੁਰੂ ਅੱਗੇ ਭੇਟਾ ਰੱਖਦੇ ਨੇ। ਦਰਸਹਿ ਸਤਿਗੁਰ ਕਰ ਕਰ ਨਮੋ, ਹਾਂ ਇਸ ਤਰ੍ਹਾਂ ਨਮਸ਼ਕਾਰਾਂ ਕਰ ਕਰਕੇ ਸਤਿਗੁਰੂ ਦੇ ਦਰਸ਼ਨ ਦਾਰ ਕਰਦੇ। ਭਾਈ ਪੀਰ ਭਾਰੀ ਤਿਹ ਸਮ ਉਸ ਵੇਲੇ ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੜੀ ਤਕੜੀ ਭੀੜ ਹੋ ਗਈ। ਦੇਖਤ ਸਰਬ ਪ੍ਰਤਾਪ ਉਚੇਰੇ ਇੰਨੇ ਦਰਸ਼ਨ ਕਰਨ ਲਈ ਆਏ ਆ, ਦੇਖਦੇ ਦੇਖਦੇ ਆ ਵੀ ਗੁਰੂ ਅਮਰਦਾਸ ਸਾਹਿਬ ਜੀ ਦਾ ਸਭ ਤੋਂ ਮਹਾਨ ਉੱਚਾ ਪ੍ਰਤੇਜ ਪ੍ਰਤਾਪ ਹੈ। ਧਰਿਓ ਸਰੂਪ ਜਨ ਗਿਆਨ ਵਡੇਰੇ ਜਿਹੜੇ ਵਿਦਵਾਨ ਆ ਤਾਂ ਇਉਂ ਹੀ ਕਹਿੰਦੇ ਵੀ ਜੋ ਸਭ ਤੋਂ ਵੱਡਾ ਬ੍ਰਹਮ ਗਿਆਨ ਅਪਰੋਖ ਗਿਆਨ ਆ ਉਸੇ ਨੇ ਗੁਰੂ ਅਮਰਦਾਸ ਸਾਹਿਬ ਦਾ ਇਸ ਸਮੇਂ ਸਰੂਪ ਧਾਰਨ ਕੀਤਾ। ਉਹ ਅਪਰੋਖਸ਼ ਗਿਆਨ ਹੀ ਗੁਰੂ ਅਮਰਦਾਸ ਸਾਹਿਬ ਜੀ ਦੇ ਸਰੂਪ ਵਿੱਚ ਸਜ ਬਜ ਰਿਹਾ ਹੈ। ਪੰਡਿਤ ਅਰ ਸੰਨਿਆਸੀ ਬ੍ਰਿੰਦ ਜਿਹੜੇ ਕੋਈ ਪੰਡਿਤ ਵਿਦਵਾਨ ਸਨ, ਹੋਰ ਜਿਹੜੇ ਕੋਈ ਸਮੂਹ ਸੰਨਿਆਸੀ ਸਨ, ਟਿਕ ਬੈਠੇ ਹੰਕਾਰ ਬੁਲੰਦ ਜਿਹਨਾਂ ਨੂੰ ਆਪਣੇ ਪੰਥ ਦਾ ਆਪਣੇ ਵਿਦਿਆ ਦਾ ਤਪ ਦਾ ਬੜਾ ਹੰਕਾਰ ਸੀ, ਉਹ ਨੇੜੇ ਹੋ ਕੇ ਸਤਿਗੁਰੂ ਦੇ ਬੈਠ ਗਏ। ਸ੍ਰੀ ਸਤਿਗੁਰ ਕੋ ਦਰਸ਼ਨ ਕਰਿਓ ਤੇ ਸੰਨਿਆਸੀਆਂ ਵਿਰਾਗੀਆਂ ਬ੍ਰਹਮਚਾਰੀਆਂ ਨੇ ਆ ਕੇ ਗੁਰੂ ਅਮਰਦਾਸ ਸਾਹਿਬ ਦਾ ਦਰਸ਼ਨ ਕੀਤਾ ਹੈ। ਕਰ ਬੰਧਨ ਕੋ ਪ੍ਰਸ਼ਨ ਉਚਾਰਿਓ ਨਮਸਕਾਰ ਕਰਕੇ ਸਤਿਗੁਰੂ ਅੱਗੇ ਪ੍ਰਸ਼ਨ ਕੀਤਾ ਹੈ। ਸ੍ਰੀ ਨਾਨਕ ਸੋ ਕੀਨ ਸਬਾਨੀ ਮਹਾਰਾਜ ਜੀ ਜੋ ਸੁਭਾਏ ਮਾਨ ਗੁਰੂ ਨਾਨਕ ਸਾਹਿਬ ਜੀ ਸਨ, ਉਹਨਾਂ ਨੇ ਆਪਣੇ ਮੁਖਾਰਬਿੰਦ ਤੋਂ ਗੁਰਬਾਣੀ ਉਚਾਰਨ ਕੀਤੀ। ਤਿਸ ਕੋ ਕਾਰਨ ਪਰ ਹੈ ਨਾ ਜਾਣੀ ਉਹ ਜੋ ਗੁਰੂ ਨਾਨਕ ਸਾਹਿਬ ਜੀ ਆਪਣੇ ਮੁਖਾਰਬਿੰਦ ਤੋਂ ਪਵਿੱਤਰ ਬਾਣੀ ਉਚਾਰਨ ਕੀਤੀ ਹੈ। ਕਹਿੰਦੇ ਉਹਦਾ ਕੋਈ ਕਾਰਨ ਨਹੀਂ ਜਾਣਿਆ ਪੈਂਦਾ ਵੀ ਕਿਸ ਕਾਰਨ ਕਰਕੇ ਗੁਰੂ ਅਮਰਦਾਸ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਉਚਾਰਨ ਕੀਤੀ। ਆਗੈ ਹੁਤੈ ਸੋ ਵੇਦ ਪੁਰਾਨ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਤੋਂ ਉਹਨਾਂ ਦੇ ਬਾਣੀ ਉਚਾਰਨ ਤੋਂ ਪਹਿਲਾਂ ਵੀ ਚਾਰ ਵੇਦ ਸਨ, 18 ਪੁਰਾਣਾਂ ਦੀ ਬਾਣੀ ਹੈ ਸੀ। ਪਠੈ ਸੁਣੈ ਬਿਸਤਰੇ ਜਹਾਨ ਕਹਿੰਦੇ ਸੰਸਾਰ ਦੇ ਲੋਕ ਕੋਈ ਪੁਰਾਣਾਂ ਨੂੰ ਪੜ੍ਹਦੇ ਸੀ, ਕੋਈ ਵੇਦਾਂ ਦੀ ਬਾਣੀ ਨੂੰ ਪੜ੍ਹਦੇ ਸਨ, ਉਹ ਸੰਸਾਰ ਦੇ ਵਿੱਚ ਉਹਨਾਂ ਦਾ ਬੜਾ ਭਾਰੀ ਵਿਸਥਾਰ ਹੈ ਸੀ। ਹਰ ਪਾਸੇ ਵੇਦ ਬਾਣੀ ਦਾ ਪ੍ਰਚਾਰ ਪੁਰਾਣਾਂ ਦਾ ਪ੍ਰਚਾਰ ਹੈ ਸੀ, ਫੈਲਿਆ ਹੋਇਆ। ਸੋ ਕਲਿਆਣ ਕਰਤ ਜਗਿਆਸੀ ਉਹ ਜਿਹੜੀ ਵੇਦ ਬਾਣੀ ਹੈ ਪੁਰਾਣ ਬਾਣੀ ਹੈ, ਜਿਹੜਾ ਜਗਿਆਸੂ ਹੈ ਮੁਕਤੀ ਦੀ ਇੱਛਾ ਵਾਲਾ ਉਹਦੀ ਕਲਿਆਣ ਕਰਦੀ ਸੀ। ਚੱਲ ਹੈ ਕਹੇ ਪਰ ਕਾਟਹਿ ਫਾਸੀ ਜਿਹੜਾ ਵੇਦ ਬਾਣੀ ਪੁਰਾਣਾਂ ਦੀ ਬਾਣੀ ਦੇ ਕਹੇ ਉੱਪਰ ਚੱਲਦਾ ਸੀ, ਜਮਾਂ ਦੀ ਫਾਹੀ ਉਹਦੀ ਕੱਟ ਦਿੰਦੀ ਸੀ। ਵੇਦ ਬਾਣੀ ਪੁਰਾਣ ਬਾਣੀ ਮੁਕਤ ਪੰਥ ਕੋ ਨੀਕੀ ਭਾਂਤ ਇਸ ਕਰਕੇ ਜਿਹੜੀ ਵੇਦ ਬਾਣੀ ਹੈ ਪੁਰਾਣ ਬਾਣੀ ਹੈ ਜਿਹੜਾ ਮੁਕਤੀ ਦਾ ਰਸਤਾ ਉਹਨੂੰ ਚੰਗੀ ਤਰ੍ਹਾਂ ਨਾਲ ਵਰਨਿਓ ਉਪਦੇਸ਼ ਜੋ ਬਰਖਾਤ ਬਰਿਆਤ ਬਖਿਆਤ ਕਹਿੰਦੇ ਇਸ ਤਰ੍ਹਾਂ ਐਨ ਪ੍ਰਗਟ ਤੌਰ ਤੇ ਉਹ ਕਥਨ ਕੀਤਾ ਹੋਇਆ ਉਚਾਰਨ ਕੀਤਾ ਹੋਇਆ ਹੈ। ਇਨਕੇ ਹੋਤੇ ਸ੍ਰੀ ਗੁਰਬਾਣੀ ਉਹ ਵੇਦਾਂ ਪੁਰਾਣਾਂ ਦੀ ਬਾਣੀ ਦੇ ਹੁੰਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਆਪਣੇ ਮੁਖਾਰਬਿੰਦ ਤੋਂ ਪਵਿੱਤਰ ਬਾਣੀ ਉਚਾਰਨ ਕੀਤੀ ਹੈ। ਕਿਉਂ ਕੀਨਸ ਕੁਛ ਜਾਏ ਨਾ ਜਾਣੀ ਸਾਥੋਂ ਤਾਂ ਕੋਈ ਗੱਲ ਸਮਝੀ ਨਹੀਂ ਜਾਂਦੀ ਵੀ ਜਦੋਂ ਵੇਦ ਬਾਣੀ ਹੈਗੀ ਪੁਰਾਣਾਂ ਦੀ ਬਾਣੀ ਹੈਗੀ ਅਸੀਂ ਕਿਉਂ ਉਚਾਰਨ ਕੀਤੀ, ਕੋਈ ਲੋੜ ਤਾਂ ਹੈ ਨੀ ਸੀ। ਇਸ ਪ੍ਰਕਾਰ ਤਿੰਨ ਤੇ ਸੁਨ ਕਾਨ ਇਸ ਤਰ੍ਹਾਂ ਜਿਹੜੇ ਵਿਦਵਾਨ ਸੰਨਿਆਸੀ ਵਿਰਾਗੀ ਬ੍ਰਹਮਚਾਰੀ ਉਹਨਾਂ ਤੋਂ ਪ੍ਰਸ਼ਨ ਜਾਂ ਕੰਨਾਂ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਨੇ ਸੁਣ ਕੇ ਸ੍ਰੀ ਗੁਰ ਕੀਨਸ ਸ਼ਬਦ ਬਖਾਨ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਮੁਖਾਰਬਿੰਦ ਤੋਂ ਗੌੜੀ ਵੈਰਾਗਣ ਵਿਰਾਗਣ ਜਿਸ ਦੀ ਕਿਸਮ ਹੈ ਉਸਦੇ ਵਿੱਚ ਸ਼ਬਦ ਉਚਾਰਨ ਕੀਤਾ। ਸ੍ਰੀ ਮੁਖ ਵਾਕ ਮਹੱਲਾ ਤੀਜਾ ਗੌੜੀ ਵੈਰਾਗਣ ਜੈਸੇ ਧਰਤੀ ਉੱਪਰ ਮੇਗੁਲਾ ਬਰਸਤ ਹੈ। ਤੀਸਰੇ ਪਾਤਸ਼ਾਹ ਦਾ ਸ਼ਬਦ ਹੈ ਗੌੜੀ ਰਾਗਣੀ ਵਿੱਚ ਤੇ ਵਿਰਾਗਣ ਇਸ ਦੀ ਕਿਸਮ ਹੈ ਜਿਵੇਂ ਗੌੜੀ ਬੈਰਾਗਣ ਗੌੜੀ ਗੁਆਰੇ ਜੀ ਗੁਆਰੇ ਗੌੜੀ ਮਾਜ ਗੌੜੀ ਮਾਲਾ ਗੌੜੀ ਪੂਰਵੀ ਗੌੜੀ ਦੱਖਣੀ ਇਸ ਤਰ੍ਹਾਂ ਉਹਦੇ ਵਿੱਚ ਇਸ ਦੀ ਕਿਸਮ 11 ਪ੍ਰਕਾਰ ਦੀ ਗੌੜੀ ਇਹ ਬੈਰਾਗਣ ਗੌੜੀ ਤੇ ਤੀਸਰੇ ਪਾਤਸ਼ਾਹ ਦਾ ਸ਼ਹਿਦਾਬ ਜੀ ਕਹਿੰਦੇ ਆ ਵੀ ਸੁਣੋ ਵਿਦਵਾਨੋ ਪੰਡਤੋ, ਜੈਸੀ ਧਰਤੀ ਉੱਪਰ ਮੇਘਲਾ ਬਰਸਤ ਹੈ, ਜਿਸ ਤਰ੍ਹਾਂ ਦੀ ਰੀਤੀ ਦੇ ਨਾਲ ਇਹ ਜਿਹੜਾ ਮੇਘਲਾ ਕੀ ਬੱਦਲ ਹੈ ਧਰਤੀ ਦੇ ਉੱਪਰ ਕਹਿੰਦੇ ਬਾਰਿਸ਼ ਕਰਦਾ ਹੈ, ਬਾਰਿਸ਼ ਪਾਉਂਦਾ ਹੈ। ਕਿਆ ਧਰਤੀ ਮੱਦੇ ਪਾਣੀ ਨਾਹੀਂ, ਅਸੀਂ ਤੁਹਾਨੂੰ ਕਹਿੰਦੇ ਸਵਾਲ ਕਰਕੇ ਪੁੱਛਦੇ ਹਾਂ ਕਿ ਕਹਿੰਦੇ ਧਰਤੀ ਕਿਆ ਧਰਤੀ ਦੇ ਵਿਚਕਾਰ ਪਾਣੀ ਹੈ ਨਹੀਂ ਹੈ, ਕਿੱਥੇ ਕਿੱਥੇ ਧਰਤੀ ਪੁੱਟੋ ਪਾਣੀ ਥਾਂ ਥਾਂ ਨਿਕਲਦਾ ਹੈ, ਬਾਹਰ ਵੀ ਬਥੇਰਾ ਨਦੀਆਂ ਨਾਲਿਆਂ ਵਿੱਚ ਸਮੁੰਦਰਾਂ ਵਿੱਚ ਪਾਣੀ ਖੜਾ ਹੈ, ਹਰ ਪਾਸੇ 999 ਨਦੀ ਹੈ, ਪਾਣੀ ਪਾਣੀ ਹੈ, ਕਿ ਧਰਤੀ ਵਿਚਕਾਰ ਜਾਂ ਬਾਹਰ ਪਾਣੀ ਕਿਤੇ ਹੈ ਨਹੀਂ ਹੈ। ਜੈਸੇ ਧਰਤੀ ਮੱਧੇ ਪਾਣੀ ਪਰਗਾਸਿਆ, ਜਿਸ ਤਰ੍ਹਾਂ ਕਹਿੰਦੇ ਧਰਤੀ ਦੇ ਵਿਚਕਾਰ ਜਿਹੜਾ ਪਾਣੀ ਹੈ ਹਰ ਥਾਂ ਹੀ ਕਹਿੰਦੇ ਪ੍ਰਕਾਸ਼ਿਆ ਕੀ ਹੈ, ਪ੍ਰਗਟ ਹੋ ਰਿਹਾ ਹੈ, ਥਾਂ ਥਾਂ ਤੋਂ ਪਾਣੀ ਮਿਲ ਰਿਹਾ ਹੈ। ਬਿਨ ਪੱਗਾ ਵਰਸਤ ਫਿਰਾਹੀ, ਪਰ ਉਹ ਕਹਿੰਦੇ ਉਹ ਪਾਣੀ ਦੇ ਹੁੰਦਿਆਂ ਥਾਂ ਥਾਂ ਤੇ ਫਿਰ ਵੀ ਬੱਦਲ ਦੀ ਲੋੜ ਪੈਂਦੀ ਹੈ। ਬਾਬਾ ਬਿਨ ਪੱਗਾ ਵਰਸਤ ਫਿਰਾਹੀ, ਉਹ ਜਿਹੜਾ ਕਹਿੰਦੇ ਆਕਾਸ਼ ਵਿੱਚ ਬੱਦਲ ਹੈ ਨਾ, ਉਹ ਕਹਿੰਦੇ ਬਿਨਾਂ ਸਾਧਨਾ ਤੋਂ ਸਭ ਥਾਂ ਬਾਰਿਸ਼ ਕਰਦਾ ਫਿਰਦਾ ਹੈ। ਇੱਧਰ ਤਾਂ ਹੁਣ ਜੇ ਪਾਣੀ ਕੱਢਣਾ ਹੋਵੇ ਪਹਿਲਾਂ ਖੂਹ ਲਵਾਓ ਜੀ, ਫਿਰ ਬਾਕੀ ਖੂਹ ਦੇ ਇਰਦ ਗਿਰਦ ਜਿਹੜਾ ਉਹ ਖੂਹ ਦੇ ਵਿੱਚੋਂ ਪਾਣੀ ਕੱਢਣ ਵਾਲਾ ਉਹ ਯੰਤਰ ਜੇ ਲਾਓ ਜੀ, ਜਿਵੇਂ ਅੱਜ ਕੱਲ੍ਹ ਆ ਬੋਰ ਬੂਰ ਜੇ ਕਰ ਲੈਂਦੇ, ਫਿਰ ਸਮਰਸੀਬਲ, ਫਿਰ ਜਗਨੇਟਰ ਜਾਂ ਬਿਜਲੀ ਦਾ ਪ੍ਰਬੰਧ ਕਰੋ ਜੀ, ਇਹ ਸਾਰੇ ਯਤਨ ਕਰਨੇ ਪੈਂਦੇ ਜਦੋਂ ਪਾਣੀ ਧਰਤੀ ਵਿੱਚੋਂ ਕੱਢਣਾ ਹੋਵੇ। ਇਹ ਬਾਹਰਲਾ ਪਾਣੀ ਲਿਆਉਣਾ ਹੋਵੇ ਫਿਰ ਵੀ ਉਹ ਖਾਲ ਖੂਲ ਜੇ ਬਣਾਉਣੇ ਪੈਂਦੇ ਹੈ, ਫਿਰ ਉੱਥੇ ਪਹਿਰਾ ਦੇਣਾ ਪੈਂਦਾ ਡਟ ਕੇ, ਕਈ ਕੋਈ ਫੜ ਕੇ ਵੀ ਇੱਧਰ ਉੱਧਰ ਹੋ ਰਹੀ ਨਾ ਕੋਈ ਵੱਢ ਲਏ, ਇਸ ਤਰ੍ਹਾਂ ਉਹ ਯਤਨ ਕਰਨਾ ਪੈਂਦਾ, ਭਜਨ ਅੱਠ ਕਰਨੀ ਪੈਂਦੀ ਹੈ, ਫਿਰ ਪਾਣੀ ਕਿਤੇ ਉਹ ਖੇਤ ਵਿੱਚ ਆਉਂਦਾ ਹੈ, ਫਿਰ ਮਿਲਦਾ ਹੈ। ਇਹ ਯਤਨ ਕਰਨੇ ਕਹਿੰਦੇ ਖੇਚੜ ਕਰਨੀ ਪੈਂਦੀ ਹੈ, ਜਿਹੜਾ ਇੱਧਰ ਕਹਿੰਦੇ ਬੱਦਲ ਹੈ ਬਿਨਾਂ ਸਾਧਨਾ ਤੋਂ, ਨਾ ਇੱਥੇ ਹਲ ਪੁਜਾਰੀ ਦੀ ਲੋੜ, ਨਾ ਖੂਹ ਦੀ ਲੋੜ, ਨਾ ਬੈੜ ਦੀ, ਨਾ ਪਾਰਸੇ ਦੀ, ਨਾ ਟਿੰਡਾਂ ਦੀ ਕੱਖ ਦੀ ਲੋੜ ਨਹੀਂ, ਨਾ ਸਮਰਸੀ ਵੱਲ ਲਾਉਣ ਦੀ ਲੋੜ, ਨਾ ਬੋਰ ਕਰਨ ਦੀ ਲੋੜ, ਨਾ ਜਗਨੇਟਰ, ਨਾ ਬਿਜਲੀ ਦੇ ਕੋਈ ਪ੍ਰਬੰਧ ਕਰਨ ਦੀ ਲੋੜ ਨਹੀਂ ਹੈ। ਬਿਨਾਂ ਸਾਧਨਾ ਤੋਂ ਕਹਿੰਦੇ ਬੱਦਲ ਹਰ ਪਾਸੇ ਬਰਸਦਾ ਫਿਰਦਾ, ਉਹ ਬਾਰਿਸ਼ ਕਰਦਾ ਫਿਰਦਾ ਹੈ। ਬਾਬਾ ਤੂੰ ਐਸੇ ਭਰਮ ਚੁਕਾਹੀ, ਆਹ ਗੁਰੂ ਅਮਰਦਾਸ ਸਾਹਿਬ ਜੀ ਦਾ, ਜਿਵੇਂ ਹਰ ਪਾਸੇ ਪਾਣੀ ਹੁੰਦਿਆਂ ਹੋਇਆ ਫਿਰ ਵੀ ਬੱਦਲ ਦੀ ਬਾਰਿਸ਼ ਦੀ ਲੋੜ ਪੈਂਦੀ ਹੈ। ਜੋ ਕਿਸਾਨ ਤੁਹਾਡੇ ਸਾਹਮਣੇ ਹੀ ਹੈ ਵੀ ਇਹ ਝੋਨਾ ਜਿਹਾ ਬੀਜਦੇ ਸੀ, ਇੱਕ ਝੂੰਬਰ ਨਿਕਲਿਆ ਪਿਆ ਸੀ, ਤੇ ਘੰਟਿਆਂ ਦੇ ਘੰਟੇ ਵਿੱਚ ਹੀ ਵੇਖ ਲਓ ਸਾਰੇ ਪਾਸੇ ਪਾਣੀ ਪਾਣੀ ਕਰਕੇ ਰਹਿ ਗਿਆ, ਸਿੱਟ ਗਿਆ। ਇਹ ਪਾਣੀ ਦੇ ਹੁੰਦਿਆਂ ਹੋਇਆ ਲੋੜ ਸੀ ਨਾ ਉੱਪਰਲੀ, ਜਿੰਨਾ ਚਿਰ ਨਹੀਂ ਪਿਆ ਉਨਾ ਚਿਰ ਸਾਰੇ ਫਿਕਰਮੰਦ ਸੀ ਵੀ ਝੋਨਾ ਮਰ ਜੂ, ਕਹਿੰਦੇ ਸ਼ਾਇਦ ਵਾਹੁਣਾ ਹੀ ਪੈ ਜਾਊਗਾ, ਤੇ ਜਦੋਂ ਆ ਗਿਆ ਸਾਰਿਆਂ ਦੇ ਖੁਸ਼ੀਆਂ ਹੋ ਗਈਆਂ ਵੀ ਹੁਣ ਗੱਲ ਬਣ ਜਾਊ, ਹੁਣ ਨਹੀਂ ਆ, ਇੱਕ ਅੱਧਾ ਹੋਰ ਪੈ ਗਿਆ ਤੇ ਬਸ ਵੀ ਠੀਕ ਆ, ਫਿਰ ਅਸੀਂ ਸੰਭਾਲ ਲਾਂਗੇ। ਸਾਡੇ ਯਤਨ ਤਾਂ ਥੋੜੇ ਥੋੜੇ ਆ ਨਾ, ਨਿੱਕੇ ਨਿੱਕੀਆਂ ਮੋਦਨਾ, ਤੇ ਉਹ ਜਿਹੜਾ ਪਰਮੇਸ਼ਰ ਦਾ ਵੱਡਾ ਸਮਰਸਾ ਬਲ ਹੈ, ਲਾ ਦਿੰਦਾ ਸਾਰੇ ਨਾਲੇ, ਕੋਈ ਲੋੜ ਨਹੀਂ ਨਾ ਬਿਜਲੀ ਦੀ, ਨਾ ਹਲ ਪੰਜਾਰੀ, ਨਾ ਬੋਰ ਕਰਨ ਦੀ ਲੋੜ ਹੈ। ਉਹ ਲਿਆਉਂਦਾ ਹੁਕਮ ਕਰ ਦਿੰਦਾ, ਬਸ ਸਿੱਟ ਦਿੰਦਾ ਜਿੱਥੇ ਮਰਜ਼ੀ ਹੁਕਮ ਹੋਵੇ। ਦੂਜੇ ਵਿਚਾਰੇ ਤਰਸੀ ਜਾਂਦੇ ਆ, ਜਿੱਥੇ ਨਹੀਂ ਉਹ ਕਹਿੰਦਾ ਵੀ ਨਹੀਂ ਇਹ ਥੋੜ੍ਹਾ ਜਿਹਾ ਅਜੇ ਭੁੱਲੇ ਪਏ ਹੈ, ਫਿਰ ਉਹ ਦੱਸ ਦਿੰਦਾ ਵੀ ਮੈਂ ਹੈਗਾ ਹਾਂ। ਇਸ ਕਰਕੇ ਵੀ ਇਹ ਪਰਮੇਸ਼ਰ ਨੇ ਇਹ ਦੇਖ ਲਿਆ ਵੀ ਵੇਦ ਪੁਰਾਣ ਸਭ ਹੈਗੇ ਖੂਹ ਦੇ ਪਾਣੀ ਵਰਗੇ ਹੈ, ਇਹ ਯਤਨ ਕੀਤੇ ਬਗੈਰ ਇਹਨਾਂ ਤੋਂ ਗਿਆਨ ਰੂਪੀ ਜਲ ਨਹੀਂ ਮਿਲਦਾ ਹੈ, ਇਹ ਭਗਤੀ ਰੂਪੀ ਜਿਹੜੀ ਖੇਤੀ ਇਹਦਾ ਪਲਣਾ ਨਹੀਂ ਹੁੰਦਾ, ਭਗਤੀ ਵੱਧਦੀ ਫੁੱਲਦੀ ਨਹੀਂ ਹੈ, ਭਗਤੀ ਹੁੰਦੀ ਨਹੀਂ ਹੈ, ਗਿਆਨ ਰੂਪੀ ਫਲ ਨਹੀਂ ਪ੍ਰਾਪਤ ਹੁੰਦਾ ਹੈ, ਇਹ ਬੱਦਲ ਰਾਹੀਂ ਸਹਿਜੇ ਹੁੰਦਾ ਹੈ। ਇਸ ਕਰਕੇ ਜਿਹੜੀ ਗੁਰਬਾਣੀ ਹੈ ਵੀ ਇਹ ਬੱਦਲ ਵਾਂਗ ਹੈ, ਇਹਦੇ ਕੋਈ ਸਾਧਨ ਕਰਨ ਯਤਨ ਕਰਨ ਦੀ ਲੋੜ ਨਹੀਂ ਹੈ। ਉੱਧਰ ਤਾਂ ਸੰਸਕ੍ਰਿਤ ਦੇ ਪਹਿਲਾਂ 52 ਅੱਖਰ ਸਿੱਖੂਗਾ, ਬਹੁਤ ਔਖੇ ਗ੍ਰਹਿ ਤ੍ਰੈ ਕਸ਼ਾਈ ਪਕਾਉਣੇ, ਬਹੁਤ ਲੜੀ ਲੜੀ ਜੀ ਕਰਨਾ, ਮੂੰਹ ਮਾਰਨਾ ਬਹੁਤ ਔਖਾ ਸੰਸਕ੍ਰਿਤ ਵਿੱਚ। ਫਿਰ ਉਹਦੇ ਵਿੱਚ ਜਿਹੜੇ ਸਲੋਕ ਜੇ ਲਿਖੇ ਪਏ ਉਹ ਵੀ ਸੂਤਰ ਰੂਪ ਵਿੱਚ, ਅਲਪ ਅਕਸ਼ਰੇ ਵਧੀ ਵਰਥ ਬੋਧ ਕਤੋਂ ਸੂਤਰ ਪੰਤੋਂ ਅਲਪ ਪ੍ਰਕਾਸ਼ਤੋਂ ਚੇਤਨਤੋਂ, ਇਸ ਤਰ੍ਹਾਂ ਦੇ ਉਹ ਲਕਸ਼ਣ ਜੇ ਅਲੋਕ ਚੇਤਨ ਦੇ ਪੜ੍ਹਾਏ ਬਿਨਾਂ ਕਿਸ ਨੂੰ ਆਉਂਦੇ ਨਹੀਂ ਹੈ। ਇੱਧਰ ਗੁਰਬਾਣੀ ਤੁਸੀਂ ਮਾੜਾ ਜਿਹਾ ਕੋਈ ਵੀ ਥੋੜ੍ਹੇ ਜਿਹੇ ਅੱਖਰ ਠੀਕ ਕਰਕੇ ਦੇਖੋ, ਅੱਧ ਪਛਾਤ ਤਾਂ ਸਮਝ ਪੈਂਦੀ ਹੈ ਨਾ। ਅਤੇ ਮਹਾਰਾਜ ਆਹ ਕਹਿੰਦੇ ਆ, ਪ੍ਰਭ ਕਾ ਸਿਮਰਨ ਗਰਭ ਨਾ ਵਸੈ, ਪ੍ਰਭ ਕਾ ਸਿਮਰਨ ਦੁੱਖ ਜਮ ਨਸੈ, ਪ੍ਰਭ ਕਾ ਸਿਮਰਨ ਕਾਲ ਪਰ ਹਰੈ, ਪ੍ਰਭ ਕਾ ਸਿਮਰਨ ਦੁਸ਼ਮਣ ਟਰੈ। ਕੋਈ ਯਤਨ ਹੈਗਾ ਵੀ ਕਿਸੇ ਵਿਦਵਾਨ ਨੂੰ ਗਿਆਨੀ ਨੂੰ ਲਿਆ ਕੇ ਕਥਾ ਕਰੋ ਅਤੇ ਸਮਝੋ? ਸਹਿਜ ਹੀ ਉਹ ਪੜ੍ਹਨ ਨਾਲ ਸਾਨੂੰ ਗਿਆਨ ਹੋਈ ਜਾਂਦਾ ਹੈ, ਸਮਝ ਪਈ ਜਾਂਦੀ ਹੈ ਵੀ ਪ੍ਰਭੂ ਦਾ ਸਿਮਰਨ ਐਸਾ ਮਹਾਨ ਹੈ, ਜਿਹੜਾ ਕਰਦਾ ਮਾਤਾ ਦੇ ਪੇਟ ਵਿੱਚ ਨਹੀਂ ਪੈਂਦਾ ਹੈ, ਉਹ ਕਾਲ ਵੀ ਉਹਦਾ ਦੂਰ ਹੋ ਜਾਂਦਾ ਹੈ, ਦੁੱਖ ਨਹੀਂ ਕੋਈ ਵਿਆਪਦਾ ਹੈ, ਡਰ ਨਹੀਂ ਵਿਆਪਦਾ ਹੈ। ਇਸ ਤਰ੍ਹਾਂ ਜਾਣੀ ਇਹ ਬੱਦਲ ਦੀ ਬਾਰਿਸ਼ ਵਰਗਾ ਹੈ ਗੁਰੂ ਕਾ ਉਪਦੇਸ਼, ਉਹ ਸਹਿਜੇ ਪ੍ਰਾਪਤ ਹੁੰਦਾ, ਉੱਧਰ ਬਹੁਤ ਔਖਾ ਹੈ। ਮਹਾਰਾਜ ਕਹਿੰਦੇ ਜਿਵੇਂ ਧਰਤੀ ਦੇ ਵਿੱਚ ਹਰ ਪਾਸੇ ਪਾਣੀ ਪ੍ਰਗਟ ਹੋਇਆ ਹੈ ਪਰ ਫਿਰ ਵੀ ਬੱਦਲ ਤੋਂ ਬਗੈਰ ਨਹੀਂ ਸਰਦਾ ਹੈ, ਇਹ ਬੱਦਲ ਦੀ ਲੋੜ ਹੈ ਪਾਣੀ ਦੇ ਹੁੰਦਿਆਂ, ਇਹ ਤੁਹਾਡੇ ਵੇਦ ਪੁਰਾਣਾਂ ਦੇ ਹੁੰਦਿਆਂ ਹੋਇਆਂ ਗੁਰਬਾਣੀ ਨੂੰ ਬੱਦਲ ਦੀ ਲੋੜ ਸੀ। ਉੱਧਰ ਬਹੁਤ ਔਖੇ ਹੋ ਕੇ ਪੜ੍ਹਨਾ ਪੈਂਦਾ, ਯਤਨ ਕਰਨੇ ਪੈਂਦੇ, ਇੱਧਰ ਬਿਨਾਂ ਸਾਧਨਾ ਤੋਂ ਜਿਵੇਂ ਬੱਦਲ ਵਰਸਦਾ ਫਿਰਦਾ ਹੈ। ਗੁਰਬਾਣੀ ਕਹਿੰਦੇ ਬਿਨਾਂ ਸਾਧਨਾ ਬਿਨਾਂ ਯਤਨ ਤੋਂ ਸਭ ਨੂੰ ਗਿਆਨ ਦਾ ਬਖਸ਼ਿਸ਼ ਕਰਦੀ ਫਿਰ ਰਹੀ ਹੈ, ਗਿਆਨ ਦਿੰਦੀ ਹੈ। ਜੋ ਕੁਛ ਕਰਤ ਹੈ ਬਾਬਾ ਤੂੰ ਐਸੇ ਪਰਮ ਚ ਕਾਹੀ। ਵੇਖਿਆ ਕਰ ਵੀ ਅਰਥ ਹੋਇਆ ਕਿ ਨਹੀਂ ਹੋਇਆ, ਇਹਦਾ ਤਾਂ ਹੋਇਆ ਹੀ ਨਹੀਂ ਹੈ। ਇਹ ਇੱਕੋ ਕੋਈ ਨਾਸਤਿਕ ਬੋਲਿਆ ਹੈ ਵੀ ਮਹਾਰਾਜ ਕੋਈ ਰੱਬ ਰੂਪ ਨਹੀਂ ਹੈਗਾ, ਕੋਈ ਨਹੀਂ ਕੁਛ ਵੀ ਹੈਗਾ, ਇਹ ਤਾਂ ਕਾਸ ਕਾਸ ਤੇ ਹੋਤ ਹੈ, ਅਨ ਅਨ ਤੇ ਹੋਏ, ਤੈਸੇ ਮਨੁੱਖ ਮਨੁੱਖ ਤੇ ਔਰ ਨਾ ਕਰਤਾ ਕੋਈ। ਇਹ ਕਾਹ ਤੋਂ ਕਾਹ ਹੋਈ ਜਾਂਦਾ, ਅੰਨ ਤੋਂ ਅੱਗੇ ਅੰਨ ਹੋਈ ਜਾਂਦਾ ਹੈ, ਐਵੇਂ ਮਨੁੱਖ ਤੋਂ ਅੱਗੇ ਮਨੁੱਖ ਹੋਈ ਜਾਂਦੇ, ਹੋਰ ਤਾਂ ਕੋਈ ਕਰਤਾ ਕੁਰਤਾ ਹੈ ਨਹੀਂ ਬਣਾਉਣ ਵਾਲਾ। ਇਹ ਤਾਂ ਐਵੇਂ ਹੀ ਹੈ ਗੱਲਾਂ ਘੜੀਆਂ ਵੀ ਰੱਬ ਬਣਾਉਂਦਾ ਜੀ, ਰੱਬ ਪਾਲੋਂ ਕਰਦਾ, ਰੱਬ ਪਾਲਣਾ ਕਰਦਾ, ਰੱਬ ਮਾਰਦਾ ਹੈ, ਰੱਬ ਸਭ ਨੂੰ ਦਿੰਦਾ ਅੰਨ ਪਾਣੀ, ਉਹ ਕੋਈ ਨਹੀਂ ਹੈਗਾ ਕਰਤਾ ਕੁਰਤਾ। ਗੁਰੂ ਅਮਰਦਾਸ ਸਾਹਿਬ ਜੀ ਉਹ ਨਾਸਤਿਕ ਨੂੰ ਕਹਿੰਦੇ ਬਾਬਾ ਹੇ ਬਜ਼ੁਰਗਾ, ਸਤਿਕਾਰ ਨਾਲ ਕਹਿੰਦੇ, ਐਸਾ ਤੂੰ ਜਿਹੜਾ ਭਰਮ ਕਰ ਰਿਹਾ ਵੀ ਕੋਈ ਨਹੀਂ ਹੈਗਾ, ਚੁੱਕ ਦੇ ਦੂਰ ਕਰ ਦੇ। ਕਿਉਂ ਕਰਦੇ? ਕਹਿੰਦੇ ਅੱਗੇ ਦੱਸਦੇ ਹਨ, ਜੋ ਕੁਛ ਕਰਤ ਹੈ ਸੋਈ ਕੋਈ ਹੈ ਰੇ। ਜੋ ਕੁਛ ਕਹਿੰਦੇ ਕੋਈ ਕਰ ਰਿਹਾ ਹੈ ਉਹ ਵੀ ਕੋਈ ਹੈ ਹੀ ਹੈ ਨਾ, ਜਿਹੜਾ ਸੰਸਾਰ ਨੂੰ ਰਚ ਰਿਹਾ ਹੈ, ਇਹ ਸੱਤਾ ਦੇ ਕੇ ਉਹਨੂੰ ਜਾਂਦੇ ਰੱਖ ਰਿਹਾ ਹੈ, ਅੰਨ ਪਾਣੀ ਦਾ ਪ੍ਰਬੰਧ ਕਰ ਰਿਹਾ ਹੈ, ਸਭ ਤਰ੍ਹਾਂ ਦੇ ਉਹਨਾਂ ਨੂੰ ਸਹੂਲਤਾਂ ਪ੍ਰਦਾਨ ਆਦਿਕ ਕੱਪੜੇ ਆਦਿਕ ਦੇ ਰਿਹਾ ਹੈ। ਜੋ ਕੁਛ ਕਰਦਾ ਉਹ ਵੀ ਕੋਈ ਨਾ ਕੋਈ ਹੈਗਾ ਹੈ, ਉਹ ਤਾਂ ਨਹੀਂ ਹੋ ਸਕਦਾ ਵੀ ਮੈਂ ਆਪੇ ਹੀ ਹੋ ਗਿਆ, ਕੋਈ ਮਨੁੱਖ ਵੀ ਮੈਂ ਆਪੇ ਜੰਮ ਪਿਆ ਕੋਈ ਮੰਨਦਾ ਹੈ ਨਾ, ਉਹਨੂੰ ਕਿਸੇ ਨੇ ਪੈਦਾ ਕੀਤਾ, ਕਿਸੇ ਰਾਹੀਂ ਹੋਇਆ ਮਨੁੱਖ। ਇਸ ਕਰਕੇ ਵੀ ਵਾਹਿਗੁਰੂ ਜੋ ਕੁਛ ਆ ਕੋਈ ਕਰ ਰਿਹਾ, ਇਹ ਵੀ ਕੋਈ ਕਰਦਾ ਹੀ, ਉਹ ਵੀ ਕੋਈ ਹੈਗਾ ਹੈ ਪਰਮੇਸ਼ਰ। ਤੈਸੇ ਜਾਏ ਸਮਾਹੀ, ਜਿਸ ਤਰ੍ਹਾਂ ਉਹ ਕਹਿੰਦੇ ਕੋਈ ਹੈ ਤੇ ਉਹ ਕਰਕਰਾਰ ਹੈ, ਉਸੇ ਤਰ੍ਹਾਂ ਹੀ ਅਖੀਰ ਨੂੰ ਮਹਾਂਪਲੋਂ ਸਮੇਂ ਵਿੱਚ ਉਹਦੇ ਵਿੱਚ ਹੀ ਸਾਰੇ ਜਾ ਸਮਾਉਂਦੇ ਹਨ, ਲੀਨ ਹੋ ਜਾਂਦੇ ਹਨ। ਰਹਾਉ ਇਸਤਰੀ ਪੁਰਖ ਹੋਏ ਕੈ, ਆਇਸੇ ਤਰ੍ਹਾਂ ਇੱਕ ਪਾਰੇ ਇਸਤਰੀ ਦੂਜੇ ਪਾਸੇ ਪੁਰਖ ਰੂਪ ਹੋ ਕੇ, ਕਿਆ ਉਹ ਕਰਮ ਕਮਾਹੀ। ਆਪੋ ਵਿੱਚ ਹੀ ਕਹਿੰਦੇ ਕਿਹੋ ਜਿਹਾ ਕਰਮ ਕਰਦੇ, ਅਸੀਂ ਸੰਬੰਧ ਜੋੜਦੇ, ਸੀਗ ਸੰਬੰਧ ਜੋੜਨ ਨਾਲ ਕਿਹੋ ਜਿਹੇ ਪੁੱਤਰ ਧੀਆਂ ਪੈਦਾ ਹੋ ਜਾਂਦੇ, ਕਰਦੇ ਕੀ ਹੈ ਤੇ ਪੈਦਾ ਕੀ ਹੋਈ ਜਾਂਦਾ ਹੈ। ਨਾਨਾ ਰੂਪ ਸਦਾ ਹੈ ਤੇਰੇ, ਇਸ ਕਰਕੇ ਹੇ ਪਰਮੇਸ਼ਰ ਤੇਰੇ ਇਸ ਬਹਾਨੇ ਨਾਲ ਤਰ੍ਹਾਂ ਤਰ੍ਹਾਂ ਦੇ ਰੂਪ ਹਨ ਪੈਦਾ ਕੀਤੇ ਹੋਏ। ਤੁਝ ਹੀ ਮਾਹ ਸਮਾਹੀ, ਤੇਰੀ ਲੀਲਾ ਖੇਡ ਨੂੰ ਤੇਰੇ ਵਿੱਚ ਹੀ ਇਹ ਸਮਾ ਜਾਂਦੇ ਹਨ। ਇਤਨੇ ਜਨਮ ਭੂਲ ਪਰੇ, ਇਸ ਕਰਕੇ ਬੇਨਤੀ ਕਰੀਏ ਕਿ ਮਹਾਰਾਜ ਇਤਨੇ ਬਹੁਤੇ ਜਨ ਅਸੀਂ ਭੁੱਲ ਵਿੱਚ ਪਏ ਹੋਏ ਸਾਂ, ਜਾ ਪਾਇਆ ਤਾਂ ਭੁੱਲੇ ਨਾ। ਜਦੋਂ ਗੁਰੂ ਦੁਆਰਾ ਤੁਹਾਡਾ ਮਹਾਰਾ ਉਪਦੇਸ਼ ਪਾਇਆ, ਸਰੂਪ ਪਾਇਆ ਤਾਂ ਹੁਣ ਭੁੱਲਣਾ ਨਹੀਂ ਹੈ, ਪਰ ਭੁਲੇਖੇ ਦੂਰ ਹੈ। ਜਾ ਕਾ ਕਾਰਜ ਸੋਈ ਪਰ ਜਾਣੈ, ਇਹਦਾ ਇਹ ਸੰਸਾਰ ਰੂਪੀ ਕਾਰਜ ਕੀਤਾ ਹੋਇਆ, ਕਾਰਜ ਪੈਦਾ ਕੀਤਾ ਉਹੀ ਪਰ ਵਿਸ਼ੇਸ਼ ਕਰਕੇ ਸੰਸਾਰ ਨੂੰ ਜਾਣਦਾ ਹੈ। ਜੇ ਗੁਰ ਕੇ ਸ਼ਬਦ ਕਮ ਸਮਾਹੀ, ਜੇ ਗੁਰੂ ਦੇ ਸ਼ਬਦ ਵਿੱਚ ਕਹਿੰਦੇ ਸਮਾਈ ਕਰਕੇ ਘੁਮਾਈ ਰੱਖੇ, ਗੁਰ ਸ਼ਬਦ ਵਿੱਚ ਜੁੜਿਆ ਰਹੇ, ਫਿਰ ਪਰ ਵਿਸ਼ੇਸ਼ ਕਰਕੇ ਜਾਣ ਲੈਂਦਾ ਵੀ ਜਿਸਦਾ ਸੰਸਾਰ ਰੂਪੀ ਕਾਰਜ ਕੀਤਾ ਹੈ ਉਹੀ ਇਹਦੀ ਦੇਖ ਦੇਖ ਕਰ ਰਿਹਾ, ਉਹੀ ਪਾਲਣਾ ਪੋਸਣਾ ਕਰ ਰਿਹਾ ਕਿ ਢੰਗਾਂ ਨਾਲ। ਤੇਰਾ ਸ਼ਬਦ ਤੂੰ ਹੈ ਹੈ ਆਪੇ, ਮਹਾਰਾਜ ਤੇਰਾ ਹੀ ਹੁਕਮ ਵਰਤ ਰਿਹਾ ਜਾਂ ਤੇਰਾ ਹੀ ਇਹ ਸ਼ਬਦ ਕੀ ਇਹ ਸੰਸਾਰ ਹੈ, ਉਹੀ ਇਹਦੇ ਵਿੱਚ ਹਰ ਤਰ੍ਹਾਂ ਕਰਕੇ ਵਿਆਪਕ ਹੈ। ਭਰਮ ਕਹਾਹੀ, ਹਾਂ ਇਹ ਗੱਲ ਦਾ ਜਿਹੜਾ ਭਰਮ ਕਿੱਥੇ ਹੈ, ਭਰਮ ਹੁੰਦੀ ਤਾਂ ਗੁੰਜਾਇਸ਼ ਹੀ ਹੈ ਨਹੀਂ। ਨਾਨਕ ਤਤ ਤਤ ਸਿਓ ਮਿਲਿਆ, ਕਹਿੰਦੇ ਜਦੋਂ ਇਹ ਜਿਹੜਾ ਤਤ ਹੈ ਨਾ ਯਥਾਰਥ ਗਿਆਨ, ਉਹਦੇ ਦੁਆਰਾ ਜਦੋਂ ਇਹ ਤਤ ਸਰੂਪ ਵਿੱਚ ਜਿਹੜਾ ਤਤਪਦ ਦਾ ਲੱਖ ਅਰਥ ਸ਼ੁੱਧ ਬ੍ਰਹਮ ਹੈ ਉਹਦੇ ਵਿੱਚ ਜਾ ਮਿਲਦਾ ਹੈ। ਪੁਨਰਪ ਜਨਮ ਨਾ ਆਹੀ, ਪੁਨਰਪ ਪੁਨਾ ਆਪ ਕੀ ਨਿਸ਼ਚੇ ਕਰਕੇ ਇਹ ਅਰਥ ਵਾਸਤੇ ਵਿਤਪਤੀ ਹੈ, ਤਾਂ ਪੁਨਰਪ ਹੀ ਹੈ, ਪਾਠ ਪੁਨਰਪੀ ਕਰਨਾ ਹੈ ਅਰਥ ਵਾਸਤੇ, ਪੁਨਰਅਪ ਪੁਨਾ ਆਪ ਕੀ ਨਿਸ਼ਚੇ ਕਰਕੇ ਫਿਰ ਜਨਮ ਮਰਨ ਵਿੱਚ ਨਹੀਂ ਆਉਂਦਾ ਹੈ। ਚੌਪਈ ਵੇਦ ਪੁਰਾਨਨ ਕੋ ਉਪਦੇਸ਼, ਮਹਾਰਾਜ ਕਹਿੰਦੇ ਵੀ ਵਿਦਵਾਨਾਂ ਸੁਣੋ, ਵੇਦਾਂ ਪੁਰਾਣਾਂ ਦਾ ਜਿਹੜਾ ਉਪਦੇਸ਼ ਹੈ, ਕਿਸਹੂ ਕੋ ਪ੍ਰਾਪਤ ਕਿਸ ਦੇਸ਼, ਉਹ ਕਿਸੇ ਕਿਸੇ ਨੂੰ ਕਹਿੰਦੇ ਕਿਸੇ ਦੇਸ਼ ਵਿੱਚ ਪ੍ਰਾਪਤ ਹੁੰਦਾ, ਹਰ ਥਾਂ ਜਿਹੜਾ ਪੁਰਾਣਾਂ ਦਾ ਉਪਦੇਸ਼ ਨਹੀਂ ਮਿਲਦਾ ਹੈ। ਪ੍ਰਿਥਮੇ ਨੀਕੀ ਹੋਵੇ ਜਾਤ, ਸਭ ਤੋਂ ਪਹਿਲੀ ਗੱਲ ਇਹ ਹੈ ਵੀ ਮਨੁੱਖ ਦੀ ਚੰਗੀ ਉੱਤਮ ਜਾਤੀ ਹੋਵੇ, ਜਾਂ ਬ੍ਰਾਹਮਣਾਂ ਦੇ ਘਰਾਂ ਵਿੱਚ ਪੈਦਾ ਹੋਇਆ ਹੋਵੇ, ਜਾਂ ਪੈਸਾਂ ਵਿੱਚੋਂ ਜਾਂ ਛਤਰੀਆਂ ਖੱਤਰੀਆਂ ਵਿੱਚੋਂ ਹੋਵੇ। ਪੁੰਨ ਤਿਸ ਤੇ ਚਾਹੇ ਮਤ ਅਵਦਾਤ, ਉਸ ਤੋਂ ਅੱਗੇ ਕਹਿੰਦੇ ਜਿਹੜਾ ਕੋਈ ਹੈ ਇਹ ਚੰਗੀ ਜਾਤੀ ਵਾਲਾ ਹੈ, ਬ੍ਰਾਹਮਣ ਹੈ ਜਾਂ ਖੱਤਰੀ ਵੈਸ ਹੈ, ਫਿਰ ਉਹਦੀ ਜਿਹੜੀ ਮਤ ਹੈ ਬੁੱਧ ਹੈ ਉਹ ਜਿਲ ਹੋਣੀ ਚਾਹੀਦੀ, ਬੁੱਧੀ ਵਾਲਾ ਹੋਣਾ ਚਾਹੀਦਾ ਹੈ। ਬਾਹਰ ਅਭਿਆਸ ਕਮਾਵੇ ਘਨੋ, ਫਿਰ ਕਹਿੰਦੇ ਜਿਹੜਾ ਵਿਦਿਆ ਹੈ ਉਹਦਾ ਬਹੁਤਾ ਅਭਿਆਸ ਕੁਮਾਰੇ, ਬਹੁਤਾ ਉਹਦਾ ਜਾਣੀ ਅਭਿਆਸ ਕਰੇ, ਬਹੁਤੀ ਵਾਰੀ ਉਹਦੀ ਸੰਥਿਆ ਜੀ ਪਕਾਵੇ। ਦੁਰ ਦੁਰ ਬੈਠਤ ਕਬਹੂ ਭਨੋ, ਫਿਰ ਉਹ ਵੇਦ ਪੁਰਾਣ ਦੀ ਜਿਹੜੀ ਵਿਦਿਆ ਨੂੰ ਪਕਾਉਣ ਵਾਸਤੇ ਕਹਿੰਦੇ ਬਹੁਤਾ ਉਹ ਕਹਿੰਦੇ ਲੁਕ ਲੁਕ ਕੇ ਬਹਿੰਦਾ ਹੈ, ਤੇ ਕਦੇ ਉਹ ਲੁਕ ਲੁਕ ਕੇ ਗੋਤ ਹੋ ਕੇ ਉਹਨੂੰ ਚਾਰਦਾ ਵੀ ਇਹ ਪੱਕ ਜਾਵੇ। ਪੁਨਹ ਪ੍ਰੇਮ ਪਰ ਲੋਕ ਕਰਾ ਜੋ, ਫਿਰ ਕਹਿੰਦੇ ਵੇਦ ਵਿਦਿਆ ਪੜ੍ਹ ਕੇ ਪਰਮੇਸ਼ਰ ਜਿਹੜਾ ਪਰਲੋਕ ਦਾ ਪਰ ਵਿਸ਼ੇਸ਼ ਕਰਕੇ ਲੋਕਾਂ ਤੋਂ ਪਰੇ ਹੈ ਉਹਦੇ ਨਾਲ ਪ੍ਰੇਮ ਕਰੇ। ਕੋਟ ਮੱਦੇ ਨਰਕੋ ਤਰ ਨਿਤ ਰਹਿ ਜੋ, ਭਾਵ ਜਿਹੜਾ ਸਾਰਿਆਂ ਲੋਕਾਂ ਤੋਂ ਪਰੇ ਉਹ ਕੌਣ ਹੈ, ਪਰਮੇਸ਼ਰ, ਉਹਦੇ ਨਾਲ ਕੋਈ ਪ੍ਰੇਮ ਕਰੇ ਵੇਦ ਵਿਦਿਆ ਪੜ੍ਹ ਕੇ, ਫਿਰ ਉਹਨਾਂ ਵਿੱਚੋਂ ਕਰੋੜਾਂ ਪੁਰਸ਼ਾਂ ਵਿੱਚੋਂ ਕੋਈ ਨਿੱਤਰ ਦਾ ਜਿਹੜਾ ਕੋਈ ਗਿਆਨਮਈ ਹੋ ਕੇ ਇਸ ਤਰ੍ਹਾਂ ਇਹ ਸੰਸਾਰ ਦੇ ਚੱਕਰ ਤੋਂ ਨਿਕਲਦਾ ਹੈ। ਜਥਾ ਕੂਪ ਕੋ ਨੀਰ ਪਛਾਣ। ਹਾਂ ਮਹਾਰਾਜ ਕਹਿੰਦੇ ਵੀ ਵਿਦਵਾਨਾਂ, ਜਿਸ ਤਰ੍ਹਾਂ ਜਿਹੜਾ ਖੂਹ ਦਾ ਪਾਣੀ ਹੁੰਦਾ ਤੁਸੀਂ ਸਮਝ ਲਓ, ਪਛਾਣ ਲਓ। ਕੋ ਜਬ ਘਲ ਹੈ ਘਲ ਮਹਾਨ। ਵੀ ਜਦੋਂ ਕਹਿੰਦੇ ਬੜੀ ਘਲ ਨਾ ਘਲਦਾ, ਬੜੀ ਮਿਹਨਤ ਮਸ਼ਕਤ ਕਰਦਾ ਹੈ। ਨਿਜ ਹਿਤ ਕੁਛ ਖੇਤੀ ਕਰ ਲੇ, ਉਹ ਵੀ ਖੂਹ ਕਮਾ ਹਲਣਾ ਮਹਿਸੂਸ ਕਰਦਾ ਹੈ, ਆਪਣੇ ਵਾਸਤੇ ਥੋੜੀ ਬਹੁਤੀ ਖੇਤੀ ਜੀ ਕਰ ਲੈਂਦਾ ਹੈ। ਜੇ ਨਿਤ ਪਾਲਣ ਕੋ ਕਰਹੇ ਸੋ ਕਰਹੇ ਤਾਂ। ਇਹ ਖੇਤੀ ਦੀ ਪਾਲਣਾ ਕਰਨ ਦੇ ਨਾਲ ਪ੍ਰੇਮ ਕਰਦਾ ਰਹੇ, ਹਮੇਸ਼ਾ ਖੇਤੀ ਨੂੰ ਸਿੰਜਦਾ ਰਹੇ ਖੂਹ ਦੇ ਪਾਣੀ ਨਾਲ। ਸ੍ਰੀ ਸਤਿਗੁਰ ਕੋ ਸ਼ਬਦ ਸੁਖਾਰੋ। ਖੂਹ ਦੇ ਪਾਣੀ ਨਾਲ ਖੇਤੀ ਕਰਨੀ ਬਹੁਤ ਔਖੀ ਹੈ, ਉਹ ਹਮੇਸ਼ਾ ਥੋੜਾ ਥੋੜਾ ਪਾਣੀ ਦਿੰਦਾ ਰਹੇ, ਫਿਰ ਤਾਂ ਖੇਤੀ ਹੋ ਜਾਂਦੀ, ਦੇਣੀ ਤਾਂ ਬੀਜੀ ਬੂਜੀ ਸੁੱਕ ਜਾਂਦੀ ਹੈ। ਇਹ ਤੁਹਾਡੇ ਜਿਹੜੇ ਵੇਦ ਪੁਰਾਣ ਹੈ ਕਹਿੰਦੇ ਖੂਹ ਦੇ ਵਾਂਗ ਹੈ, ਇਹ ਦੇ ਨਾਲ ਭਗਤੀ ਰੂਪੀ ਖੇਤੀ ਸੁਗਣਾਂ ਦੀ ਖੇਤੀ ਦਾ ਪਾਲਣ ਹੋਈ ਨਹੀਂ ਵੱਧਦੇ ਫੁੱਲਦੇ। ਇੱਧਰ ਵੀ ਜਿਹੜੇ ਸਤਿਗੁਰੂ ਦੇ ਸ਼ਬਦ ਹੈ ਕਹਿੰਦੇ ਬੜੇ ਸੌਖੇ ਹੈ। ਸਰਬ ਜਾਤ ਕੋ ਹੈ ਅਧਿਕਾਰੋ। ਕਹਿੰਦੇ ਜਿੰਨੀਆਂ ਸਾਰੀਆਂ ਜਾਤਾਂ ਦੇ ਲੋਕ ਹੈ ਸਾਰਿਆਂ ਨੂੰ ਕਹਿੰਦੇ ਇਹਦੇ ਪੜ੍ਹਨ ਦਾ ਅਧਿਕਾਰ ਹੈ। ਕੋਈ ਗਾਵੈ ਕੋ ਸੁਣੈ, ਕੋਈ ਕਰੈ ਵਿਚਾਰ, ਕੋ ਉਪਦੇਸ਼ੈ ਕੋ ਦ੍ਰਿੜੈ ਤਿਸਕਾ ਹੋਏ ਉਧਾਰ। ਉਹਦਾ ਉਧਾਰ ਹੋ ਜਾਂਦਾ, ਸਾਰੀਆਂ ਜਾਤਾਂ ਨੂੰ ਇਹਦਾ ਹੱਕ ਹੈ। ਸਰਬ ਕਾਲ ਅਰ ਸਗਰੇ ਦੇਸ਼। ਇਹ ਜਿਹੜਾ ਗੁਰਬਾਣੀ ਹੈ ਕਹਿੰਦੇ ਸਾਰੇ ਸਮਿਆਂ ਵਿੱਚ ਜਦੋਂ ਮਰਜ਼ੀ ਕੋਈ ਪੜ੍ਹ ਲਏ ਤੇ ਸਾਰੇ ਦੇਸ਼ਾਂ ਵਿੱਚ ਇਹ ਬਾਣੀ ਪੜ੍ਹਨ ਵਾਲੇ ਪੜ੍ਹੇ ਹੋਏ ਗੁਰਸਿੱਖ ਮਿਲ ਜਾਂਦੇ ਹੈ। ਲਗ ਵਿਸਾਲ ਸਭ ਹੱਤ ਹੈ ਕਲੇਸ਼। ਭਾਵੇਂ ਕੋਈ ਛੋਟਾ ਹੋਵੇ ਭਾਵੇਂ ਕੋਈ ਵੱਡਾ ਹੋਵੇ, ਜਿਹੜਾ ਬਾਣੀ ਪੜ੍ਹਨ ਲੱਗ ਜਾਵੇ ਉਹਦੇ ਕਲੇਸ਼ਾਂ ਨੂੰ ਇਹ ਨਾਸ਼ ਕਰ ਦਿੰਦੀ ਹੈ। ਧਨੀ ਨਿਰਧਨੀ ਸਭ ਲੈ ਪਾਏ। ਇਹ ਜਿਹੜੀ ਹੈ ਗੁਰਬਾਣੀ ਦੀ ਵਿਦਿਆ ਹੈ, ਕਹਿੰਦੇ ਕੋਈ ਧਨੀ ਮਾਇਆ ਧਾਰੀ ਹੋਵੇ ਜਾਂ ਨਿਰਧਨੀ ਮਾਇਆ ਤੋਂ ਰਹਿਤ ਗਰੀਬ ਹੋਵੇ, ਸਭ ਇਹ ਪਾ ਲੈਂਦੇ। ਉਠਤ ਬੈਠਤ ਹਰ ਗੁਣ ਗਾਏ। ਇਸ ਤਰ੍ਹਾਂ ਕਹਿੰਦੇ ਉੱਠਦਿਆਂ ਬਹਿੰਦਿਆਂ ਵਾਹਿਗੁਰੂ ਦੇ ਜਿਹੜੇ ਗੁਣ ਹੈ ਉਹ ਗਾਏ ਜਾ ਸਕਦੇ ਗੁਰਬਾਣੀ ਦੁਆਰਾ। ਬਿਨਾਂ ਸੋਚ ਕਹਿ ਕਰ ਹੈ ਇਸ਼ਨਾਨ। ਇਸੇ ਤਰ੍ਹਾਂ ਬਿਨਾਂ ਪਵਿੱਤਰਤਾ ਕੀਤਿਆਂ ਵੀ ਭਾਂ ਇਸ਼ਨਾਨਾ ਕਰਕੇ ਵੀ ਜਾਂ ਇਸ਼ਨਾਨ ਆਦਿ ਕਰਕੇ ਕਰਹਿ ਭਜਨ ਪਾਵਹਿ ਕਲਿਆਣ। ਜਿਹੜਾ ਗੁਰਬਾਣੀ ਦੁਆਰਾ ਕਹਿੰਦੇ ਫਿਰ ਜਿਹੜਾ ਭਜਨ ਕਰਦਾ ਵਾਹਿਗੁਰੂ ਵਾਹਿਗੁਰੂ ਜਪਦਾ ਉਹ ਵੀ ਕਲਿਆਣ ਪਾ ਲੈਂਦਾ ਹੈ। ਨੀਚ ਊਚ ਸਭ ਕੋ ਇੱਕ ਸਾਰ। ਜਿਹੜੀ ਗੁਰਬਾਣੀ ਦੁਆਰਾ ਵਾਹਿਗੁਰੂ ਮੰਤਰ ਹੈ ਉਹਦਾ ਜਪਣ ਦਾ ਭਾਵੇਂ ਉੱਚੀ ਜਾਤੀ ਦਾ ਭਾਵੇਂ ਨੀਵੀਂ ਜਾਤੀ ਦਾ ਸਾਰਿਆਂ ਨੂੰ ਇੱਕ ਸਾਰ ਕਹਿੰਦੇ ਅਧਿਕਾਰ ਹੱਕ ਹੈ। ਤਿਸ ਪਰ ਸੁਣ ਦ੍ਰਿਸ਼ਟਾਂਤ ਉਦਾਰ। ਕਹਿੰਦੇ ਇਸ ਦੇ ਉੱਪਰ ਸੋਹਣਾ ਜਿਹੜਾ ਸ੍ਰੇਸ਼ਟ ਦ੍ਰਿਸ਼ਟਾਂਤ ਹੈ ਪ੍ਰਮਾਣ ਸੁਣ ਲਓ ਤੁਸੀਂ। ਵੇਦ ਪੁਰਾਣ ਕੂਪ ਜਲ ਜੈਸੇ। ਕਹਿੰਦੇ ਤੁਹਾਡੇ ਜਿਹੜੇ ਵੇਦ ਪੁਰਾਣ ਹੈ ਉਹ ਤਾਂ ਜਿਸ ਤਰ੍ਹਾਂ ਖੂਹ ਦਾ ਜਲ ਹੁੰਦਾ ਇਸ ਤਰ੍ਹਾਂ ਹਨ। ਬਰੋਸਾਏ ਕੋ ਇੱਕ ਕਿਤ ਕੈਸੇ। ਕਹਿੰਦੇ ਉਹ ਤਾਂ ਕਿਤੇ ਕਿਤੇ ਕਦੇ ਹੀ ਕੋਈ ਭਰੋਸਾ ਆਉਂਦਾ ਹੈ, ਕਦੇ ਦੀ ਖੇਤੀ ਹੁੰਦੀ ਹੈ। ਵੇਦ ਪੁਰਾਣ ਪੜ੍ਹ ਕੇ ਕੋਈ ਕੋਈ ਇਹਦਾ ਲਾਭ ਲੈਂਦਾ ਹੈ। ਸਤਿਗੁਰ ਬਾਣੀ ਮੇਘ ਸਮਾਨ। ਗੁਰੂ ਨਾਨਕ ਸਾਹਿਬ ਦੀ ਜਿਹੜੀ ਪਵਿੱਤਰ ਬਾਣੀ ਇਹ ਤਾਂ ਬੱਦਲ ਦੇ ਸਦਰਸ ਹੈ। ਬਰਖਾ ਚਾਹੁੰਦਿਸ਼ ਬਿਖੈ ਮਹਾਨ। ਕਹਿੰਦੇ ਚਿਰ ਚਾਰੇ ਜਿਹੜੀਆਂ ਜਾਤਾਂ ਇਹ ਚਾਰੇ ਤਰਫ ਹੈ, ਹਰ ਪਾਸੇ ਕਹਿੰਦੇ ਬਾਰਿਸ਼ ਕਰਦੀ ਹੈ। ਗੁਰਬਾਣੀ ਦਾ ਪ੍ਰਭਾਵ ਸਾਰੀਆਂ ਜਾਤਾਂ ਵਿੱਚ ਹੈ, ਸਹਿਜੇ ਹੈ। ਉੱਧਰ ਤਾਂ ਸੂਦਰ ਨੂੰ ਸੁਣਦਾ ਹੀ ਹੱਕ ਨਹੀਂ ਹੈ ਜਿੱਥੇ ਵੇਦ ਬਾਣੀ ਦੀ ਧੁਨੀ ਹੋ ਰਹੀ ਹੈ। ਕਹਿੰਦੇ ਉੱਥੇ ਜੇ ਕੋਈ ਪਹਿਰੇਦਾਰ ਨੀ ਜਾਤੀ ਕੰਨ ਵਿੱਚ ਸਿੱਕਾ ਢਾਲ ਕੇ ਪਾ ਦਿਓ ਤਾਂ ਕਿ ਕੋਈ ਅੱਖਰ ਨਾ ਸੁਣ ਜਾਏ, ਨਾ ਸਖਦਾਈ ਹੈ। ਬਨ ਕੇ ਪਸ ਪੰਛੀ ਸੁਖ ਪਾਵੇ ਹੈ। ਹਾਂ ਇੱਧਰ ਜਦੋਂ ਬੱਦਲ ਬਾਰਿਸ਼ ਕਰਦਾ ਜੰਗਲ ਦੇ ਵਿੱਚ ਰਹਿਣ ਵਾਲੇ ਜਿਹੜੇ ਪਸ਼ੂ ਹੈ, ਸ਼ੇਰ ਬਗੇਲੇ ਹਰਨ ਰਿੱਛ ਹੈ ਪੰਛੀ ਹੈ ਸਾਰੇ ਸੁਖ ਪਾਉਂਦੇ ਆ। ਜਿਹੜੇ ਜੰਗਲਾਂ ਵਿੱਚ ਰਹਿਣ ਵਾਲੇ ਹੈ ਉਹ ਵੀ ਬਾਣੀ ਦੁਆਰਾ ਕਹਿੰਦੇ ਸੁੱਖ ਪਾਉਂਦੇ ਆ। ਗੁਰੂ ਨਾਨਕ ਸਾਹਿਬ ਜੀ ਜੰਗਲਾਂ ਵਿੱਚ ਗਏ, ਸ਼ੇਰਾਂ ਸ਼ੇਰ ਜਿਹੜੇ ਵਿਚਾਰੇ ਉਹ ਔਖੇ ਹੋਏ ਆਪੋ ਵਿੱਚ ਲੜ ਲੜ ਮਰ ਰਹੇ ਸੀ, ਗੁਰਬਾਣੀ ਦਾ ਕੀਰਤਨ ਆਪ ਜੀ ਨੇ ਕੀਤਾ ਹੈ, ਸਾਰਿਆਂ ਨੂੰ ਬੋਲਣ ਦੀ ਸ਼ਕਤੀ ਹੋਇਆ ਹੀ ਹੈ। ਅਤੇ ਮਹਾਰਾਜ ਨੇ ਕਿਹਾ ਵੀ ਕਿਵੇਂ, ਕੋਈ ਸ਼ੇਰ ਹੀ ਸ਼ੇਰ ਦਿਸਦੇ ਹਾਂ, ਕੋਈ ਹੋਰ ਨਹੀਂ ਹੈ। ਕਹਿੰਦੇ ਜੀ ਅਸੀਂ ਛੱਡੇ ਹੀ ਕੋਈ ਨਹੀਂ, ਹੁਣ ਤਾਂ ਬਸ ਇਕੱਲੇ ਰਹਿ ਗਏ ਹਾਂ, ਕੋਈ ਦਰਖਤ ਦੇ ਫੁੱਲਾਂ ਦਾ ਛਿੱਲਾ ਲਾ ਕੇ ਖਾ ਗਏ ਹਾਂ, ਹੁਣ ਭੁੱਖ ਨਾਲ ਬਹੁਤ ਔਖੇ ਹੈ। ਹੁਣ ਤਾਂ ਜਿਹੜਾ ਸਾਡੇ ਵਿੱਚੋਂ ਮਾੜਾ ਮੋਟਾ ਨੀਂਦ ਕਰਕੇ ਉਡਾਉਂਦਾ ਉਹਨੂੰ ਪਾੜ ਪੂੜ ਕੇ ਖਾ ਜਾਂਦੇ ਅਸੀਂ, ਇਹ ਸਾਡਾ ਭੋਜਨ ਹੈ ਅਤੇ ਕਿਰਪਾ ਕਰੋ ਸਾਡੀ ਕਲਿਆਣ ਕਰੋ। ਮਹਾਰਾਜ ਕਹਿੰਦੇ ਆਪੋ ਵਿੱਚ ਹੀ ਕਿਉਂ ਲੜ ਲੜਨ ਮਰਦੇ ਹਾਂ, ਤੁਹਾਨੂੰ ਮਨੁੱਖਾ ਸ਼ੀਰ ਦੇ ਦਿੰਦੇ ਹਾਂ, ਸੂਰਬੀਰ ਬਣ ਕੇ ਦੁਸ਼ਟਾਂ ਦਾ ਨਾਸ਼ ਕਰੋ, ਧਰਮ ਦਾ ਪ੍ਰਕਾਸ਼ ਕਰੋ, ਕਿਉਂ ਉੱਤਮ ਪਦਵੀ ਨੂੰ ਪ੍ਰਾਪਤ ਹੋਵੋ। ਮਹਾਰਾਜ ਨੇ ਉਪਦੇਸ਼ ਦਿੱਤਾ, ਜਿਹੜੇ ਬੰਦ ਜੰਗਲ ਦੇ ਪਸ਼ੂ ਸ਼ੇਰ ਸੀ ਉਹਨਾਂ ਨੂੰ ਵੀ ਉਤਾਰਤਾ ਗੁਰਬਾਣੀ ਦੁਆਰਾ। ਇਸ ਤਰ੍ਹਾਂ ਜਿਹੜੇ ਕੋਈ ਪੰਛੀਆਂ ਵਾ ਇਹ ਉੱਪਰਲੀਆਂ ਉਡਾਰੀਆਂ ਲਾਉਣ ਵਾਲੇ ਸੀ, ਰਿਧੀਆਂ ਸਿੱਧੀਆਂ ਦੇ ਬਲ ਨਾਲ, ਉਹਨਾਂ ਨੂੰ ਵੀ ਗੁਰਬਾਣੀ ਦੁਆਰਾ ਮਹਾਰਾਜ ਜੀ ਨੇ ਇਸ ਤਰ੍ਹਾਂ ਸ਼ਾਂਤੀ ਬਖਸ਼ ਦਿੱਤੀ। ਕਰ ਹੈ ਪਾਨ ਅਰ ਤਪਤ ਮਿਟਾਵੈ ਹੈ। ਹਾਂ, ਜਦੋਂ ਬਲਸ ਬੱਦਲ ਬਰਸ ਜਾਂਦਾ ਹੈ, ਕਹਿੰਦੇ ਜੰਗਲ ਦੇ ਪਸ਼ੂ ਪੰਛੀ ਸੁੱਖ ਪਾਉਂਦੇ ਹੈ, ਥਾਂ ਥਾਂ ਨੀਵੇਂ ਥਾਂ ਭਰ ਜਾਂਦੇ ਹੈ, ਪੀਂਦੇ ਆ ਰਜ ਰਜ ਪਾਣੀ, ਜਿਹੜੀ ਜੰਗਲ ਦੀ ਤਪਸ਼ ਪਈ ਹੈ ਉਹਨੂੰ ਮਿਟਾ ਲੈਂਦੇ, ਸ਼ਾਂਤ ਹੋ ਜਾਂਦੀ ਹੈ। ਉਪ ਕਿਸੂ ਕੈ ਹੋਏ ਕੇ ਨਾਹੀ। ਬਾਕੀ ਜਿਹੜਾ ਖੂਹ ਆ ਉਹ ਕਿਸੇ ਜ਼ਿਮੀਦਾਰ ਦੇ ਲੱਗਾ ਹੁੰਦਾ, ਕਿਸੇ ਦੇ ਨਹੀਂ ਹੁੰਦਾ, ਗਰੀਬ ਨੇ ਕੀ ਖੂਹ ਲਵਾ ਲੈਣਾ ਹੈ। ਇੱਕ ਸਮ ਘਨ ਤੇ ਸਭ ਸੁਖ ਪਾਹੀ। ਦੂਜੇ ਪਾਸੇ ਜਿਹੜਾ ਬੱਦਲ ਹੈ ਉਹਦੇ ਕਰਕੇ ਕਹਿੰਦੇ ਇੱਕ ਸਮਾਨ ਹੀ ਸਾਰੇ ਸੁਖ ਪਾਉਂਦੇ ਹੈ, ਗਰੀਬ ਅਮੀਰ ਨੂੰ ਸਭ ਨੂੰ ਇੱਕੋ ਜਿਹੀ ਬੱਦਲ ਕਹਿੰਦੇ ਜਲ ਦੇ ਦਿੰਦਾ ਹੈ, ਸਭ ਦੇ ਕਿਆਰੇ ਭਰ ਦਿੰਦਾ ਹੈ। ਇਸ ਕਰਕੇ ਗੁਰੂ ਨਾਨਕ ਦੀ ਬਾਣੀ ਭਾਈ ਬੱਦਲ ਸਮਾਨ ਹੈ, ਇਹ ਗਰੀਬ ਨੂੰ ਸਾਰਿਆਂ ਨੂੰ ਭਰਦੀ ਹੈ। ਸਗਰੇ ਖੇਤੀ ਬੋਏ ਪਕਾਏ। ਜਿੰਨੇ ਜ਼ਿਮੀਦਾਰ ਹੁੰਦੇ ਦੇਖ ਲਓ, ਜਦੋਂ ਬਰਸ ਬਰਸਦਾ ਹੈ ਸਾਰੇ ਜ਼ਿਮੀਦਾਰ ਖੇਤੀ ਬੀਜ ਦਿੰਦੇ ਹੈ, ਤੇ ਫਿਰ ਬਾਰਿਸ਼ ਪੈ ਜਾਂਦੀ ਹੈ, ਫਿਰ ਪਕਾ ਪਕੂ ਲੈਂਦੇ ਨੇ। ਬਿਨਾਂ ਯਤਨ ਸਭ ਹੀ ਸੁਖ ਪਾਏ। ਲੋਕ ਕਹਿੰਦੇ ਬਿਨਾਂ ਕਿਸੇ ਯਤਨ ਕੀਤੇ ਤੋਂ ਕੋਈ ਕੱਸੀ ਦਾ ਪਾਣੀ ਲਿਆਉਣਾ, ਖੂਹ ਦੇ ਜੋੜ ਕੇ ਕਿਆਰੇ ਨਹੀਂ ਛਿੜਨੇ ਪੈਂਦੇ ਹੈ। ਕਹਿੰਦੇ ਸਾਰੇ ਸੁੱਖ ਪਾਉਂਦੇ ਬੱਦਲ ਦੀ ਬਾਰਿਸ਼ ਨਾਲ। ਤਿਉਂ ਸਤਿਗੁਰ ਕੇ ਸ਼ਬਦ ਸੁਖੇਨ। ਐਵੇਂ ਜੇ ਗੁਰੂ ਨਾਨਕ ਸਾਹਿਬ ਦੇ ਜਿਹੜੇ ਸ਼ਬਦ ਹੈ, ਕਹਿੰਦੇ ਬੜੇ ਸੌਖੇ ਹੈ, ਸੁਖੀ ਕਰਨ ਵਾਲੇ ਹੈ। ਪੜ ਗਤ ਪ੍ਰਾਪਤ ਜੇ ਨ ਰੋਕੇ। ਜਿਹੜਾ ਗੁਰਬਾਣੀ ਪੜ ਲਓ ਗੁਰੂ ਨਾਨਕ ਦੀ, ਉਹਨੂੰ ਜਿਹੜਾ ਮਰਜ਼ੀ ਹੋ ਉਹਨੂੰ ਮੁਕਤੀ ਪ੍ਰਾਪਤ ਹੋ ਜੇ, ਮੁਕਤ ਕਰ ਦੇਵੇਗੀ। ਧਰਤੀ ਬਿਖੈ ਕੂਪ ਕੋ ਪਾਣੀ। ਜਿਹੜਾ ਕਹਿੰਦੇ ਖੂਹ ਦਾ ਪਾਣੀ ਉਹ ਤਾਂ ਧਰਤੀ ਦੇ ਹੇਠਾਂ ਕਿਤੇ ਹੁੰਦਾ ਹੈ। ਤਉ ਮੇਘ ਬਰਖ ਹੈ ਸੁਖ ਠਾਨੀ। ਤਾਂ ਵੀ ਜਦੋਂ ਬੱਦਲ ਵਰਸਦਾ ਸਾਰੇ ਕਹਿੰਦੇ ਸੁਖ ਪਾਉਂਦੇ ਹਨ। ਜਾਂ ਤੇ ਪੰਡਿਤ ਹਿਰਦੈ ਵਿਚਾਰ। ਇਸ ਕਰਕੇ ਵਿਦਵਾਨਾਂ ਤੁਸੀਂ ਆਪੋ ਆਪਣੇ ਹਿਰਦਿਆਂ ਵਿੱਚ ਸੋਚ ਵਿਚਾਰ ਲਵੋ। ਘਨ ਅਰ ਕੂਪ ਨੀਰ ਨਿਰਧਾਰ। ਬੱਦਲ ਦਾ ਵੀ ਪਾਣੀ ਹੁੰਦਾ, ਖੂਹ ਦਾ ਵੀ ਪਾਣੀ ਹੁੰਦਾ, ਖੂਹ ਦਾ ਪਾਣੀ ਥੋੜੇ ਥਾਂ ਵਿੱਚ ਜਾਂਦਾ, ਥੋੜਾ ਸਵਾਰਦਾ, ਬੱਦਲ ਦਾ ਬਰਸ ਸਾਰਿਆਂ ਖੇਤੀ ਨੂੰ ਭਾਗ ਲਾ ਦਿੰਦਾ ਹੈ। ਇਸ ਕਰਕੇ ਗੁਰੂ ਨਾਨਕ ਦੀ ਬਾਣੀ ਬੱਦਲ ਸਮਾਨ ਹੈ, ਇਹਦੇ ਨਾਲ ਬਹੁਤੇ ਭਰੋਸਾ ਆਉਂਦੇ ਹੈ। ਤੁਹਾਡੀ ਜਿਹੜੀ ਵੇਦ ਪੁਰਾਣੀ ਹੈ ਖੂਹ ਦੇ ਪਾਣੀ ਵਾਂਗ ਹੈ, ਤੁਸੀਂ ਦੋ ਚਾਰ ਜਿਹੜੇ ਕੋਈ ਪੜ੍ਹੇ ਲਿਖਿਆ ਬਰਸਾਉਣੇ, ਬਾਕੀਆਂ ਨੂੰ ਕੁਝ ਨਹੀਂ ਮਿਲਦਾ ਇਸ ਤੋਂ। ਗੁਰਬਾਣੀ ਕੋ ਕਾਰਨ ਇਹੋ। ਇਹ ਵੀ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਗੁਰਬਾਣੀ ਉਚਾਰਨ ਕੀਤੀ ਉਹਦੇ ਉਚਾਰਨ ਦਾ ਇਹ ਕਾਰਨ ਹੈ ਸੀ ਵੀ ਬੱਦਲ ਦੀ ਲੋੜ ਹੈ, ਜਿਵੇਂ ਪਾਣੀ ਦੇ ਹੁੰਦਿਆਂ ਤੁਹਾਡੇ ਵੇਦ ਪ੍ਰਾਣਾਂ ਦੇ ਹੁੰਦਿਆਂ ਗੁਰਬਾਣੀ ਦੀ ਲੋੜ ਸੀ। ਸੁਣ ਲਓ ਕੋਈ ਸੰਸਾ ਨਾ ਕਰੋ। ਬਰੋਸਾਏ ਲਖੋ ਗੁਰਬਾਣੀ। ਇਹ ਜਿਹੜੀ ਗੁਰਬਾਣੀ ਹੈ ਇਹਦੇ ਤਾਂ ਲੱਖਾਂ ਕਹਿੰਦੇ ਬਰੋਸਾਏ ਹੈ। ਊਚ ਨੀਚ ਕਾ ਏਕ ਸਮਾਨੀ, ਉੱਚੀ ਜਾਦਾ ਹੋਵੇ ਨੀਵੀਂ ਜਾਦਾ ਇੱਕ ਸਮਾਨ ਇੱਕ ਬਰਾਬਰ ਹੀ ਹੈ। ਪ੍ਰੇਮ ਠਾਨ ਜੋ ਪਠ ਹੈ ਵਿਚਾਰ ਹੈ, ਜਿਹੜਾ ਕੋਈ ਪ੍ਰੇਮ ਧਾਰ ਕੇ ਗੁਰਬਾਣੀ ਨੂੰ ਪੜ੍ਹਦਾ ਸਵਾਇ ਦੀ ਵਿਚਾਰ ਕਰਦਾ ਹੈ। ਬਾਹਰ ਕਮਾਵੇ ਹੋਏ ਨਿਸਤਾਰ, ਜਿਹੜਾ ਫਿਰ ਗੁਰਬਾਣੀ ਨੂੰ ਕਮਾਉਂਦਾ ਅਮਲ ਕਰਦਾ ਉਹਦਾ ਪਰ ਉਤਾਰਾ ਹੋ ਜਾਂਦਾ ਹੈ। ਨਗਰ ਤੀਰਥਨ ਪਰ ਜੋ ਵਾਸੀ, ਜਿਹੜੇ ਨਗਰਾਂ ਵਿੱਚ ਸ਼ਹਿਰਾਂ ਵਿੱਚ ਹੋਰ ਤੀਰਥਾਂ ਵਿੱਚ ਰਹਿਣ ਵਸਣ ਵਾਲੇ ਸਨ, ਸੁਣ ਕਰ ਸਗਰੇ ਭਏ ਹੁਲਾਸੀ। ਗੁਰੂ ਅਮਰਦਾਸ ਸਾਹਿਬ ਜੀ ਦੇ ਮੁਖਾਰ ਬਿੰਦ ਤੋਂ ਪਾਵਨ ਪਵਿੱਤਰ ਬਚਨ ਸੁਣ ਕੇ ਸਾਰੇ ਖੁਸ਼ ਆਨੰਦ ਹੋ ਗਏ। ਬੰਧਨ ਕਰ ਸਭ ਹੁਣ ਸਰਸੇਨ ਸਰਾਏ, ਗੁਰੂ ਅਮਰਦਾਸ ਸਾਹਿਬ ਜੀ ਨੂੰ ਨਮਸਕਾਰਾਂ ਕਰਕੇ ਸਭ ਨੇ ਸਲਾਹਤਾ ਕੀਤੀ। ਗਏ ਆਪਣੇ ਧਾਮਨ ਮਾਹੇ, ਗੁਰਸਿੱਖ ਜਾਂ ਗ੍ਰਿਸਤੀ ਸਨ ਆਪੋ ਆਪਣੇ ਘਰਾਂ ਨੂੰ ਚਲੇ ਗਏ। ਇਸ ਪ੍ਰਕਾਰ ਕੁਛ ਚਰਚਾ ਪਈ, ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਦੇ ਜਾਣ ਕਰਕੇ ਉੱਥੇ ਗਿਆਨ ਚਰਚਾ ਹੋਈ। ਸੁਣ ਕੇ ਤੱਕ ਕੀ ਦੁਰਮਤ ਗਈ, ਉਹ ਗਿਆਨ ਚਰਚਾ ਸੁਣ ਸੁਣ ਕੇ ਕਈਆਂ ਦੀ ਖੋਟੀ ਮਰ ਚਲੀ ਗਈ, ਉਹ ਸਿੱਧੇ ਰਸਤੇ ਪੈ ਗਏ। ਖਾਣ ਪਾਨ ਕਰ ਸੰਗਤ ਸਾਥ, ਜਿੰਨੀ ਸੰਗਤ ਸੀ ਉਹਦੇ ਨਾਲ ਭੋਜਨ ਪ੍ਰਸ਼ਾਦਾ ਛਕ ਛਕਾ ਕੇ। ਦੂਜੀ ਨਿਸ ਵਾਸੇ ਜਗਨਾਥ, ਜਗ ਦੇ ਮਾਲਕ ਗੁਰੂ ਅਮਰਦਾਸ ਸਾਹਿਬ ਦੂਸਰੀ ਰਾਤ ਵੀ ਇੱਥੇ ਰਹੇ। ਦਿਵਸ ਤੀਸਰੇ ਤੀਰਥ ਆਨ, ਤੀਸਰਾ ਦਿਨ ਚੜ੍ਹਿਆ ਤੇ ਤੀਸਰੇ ਥਾਂ ਤੇ, ਸਭ ਸਿੱਖਿਅਨ ਜੁੱਤ ਕੀਨ ਇਸ਼ਨਾਨ, ਸਾਰਿਆਂ ਗੁਰਸਿੱਖਾਂ ਦੇ ਸਹਿਤ ਇਸ਼ਨਾਨ ਕਰ ਲਿਆ। ਜਥਾ ਸ਼ਕਤ ਸਭ ਹਿਨ ਦੇ ਦਾਨ, ਕਿਸੇ ਦੇ ਵਿੱਚ ਸ਼ਕਤੀ ਬਿਰਸੀ ਦਾਨ ਦਿੱਤਾ। ਬੈਠੇ ਡੇਰੇ ਕਿਰਪਾ ਨਿਧਾਨ, ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ ਆਪਣੇ ਡੇਰੇ ਵਿੱਚ ਆਪਣੇ ਟਿਕਾਣੇ ਤੰਬੂ ਵਿੱਚ ਬੈਠੇ ਸਨ। ਖਾਣ ਪਾਨ ਸੰਗਤ ਸਭ ਕਰਕੇ, ਇਧਰ ਜਿੰਨੀ ਗੁਰੂ ਕੀ ਸਿੱਖ ਸੰਗਤ ਹੈ ਪ੍ਰਸ਼ਾਦਾ ਪਾਣੀ ਛਕ ਛਕਾ ਕੇ। ਗੁਰ ਢਿੱਗ ਆਏ ਹਰਖ ਕਹ ਧਰ ਕੇ, ਗੁਰੂ ਮਹਾਰਾਜ ਦੇ ਕੋਲ ਆ ਰਹੀ ਹੈ ਬੜੀ ਪ੍ਰਸੰਨਤਾ ਧਰ ਕੇ। ਹਾਥ ਜੋਰ ਸਭ ਬੂਜਨ ਕੀਨੇ, ਸਾਰਿਆਂ ਨੇ ਹੱਥ ਜੋੜ ਕੇ ਗੁਰੂ ਅਮਰਦਾਸ ਸਾਹਿਬ ਜੀ ਤੋਂ ਪੁੱਛਣਾ ਕੀਤਾ। ਸ੍ਰੀ ਗੁਰ ਤੁਮ ਔਰ ਸਭ ਕੁਛ ਚੀਨੇ, ਗੁਰੂ ਅਮਰਦਾਸ ਸਾਹਿਬ ਜੀ ਤੁਸੀਂ ਤਾਂ ਹਿਰਦੇ ਵਿੱਚ ਸਭ ਕੁਛ ਹੀ ਜਾਣਦੇ ਹੋ। ਇਹ ਕੁਰਕਸ਼ੇਤਰ ਕੋਸ ਅਠਤਾਲੀ, ਜਿਹੜਾ ਕੁਰਕਸ਼ੇਤਰ ਹਮਾਰਾ ਅਠਤਾਲੀ ਕੋਹਾਂ ਤੱਕ ਹੈ। ਕਿਮ ਪੁਨੀਤ ਇਹ ਭਇਓ ਵਿਸਾਲੀ, ਅਠਤਾਲੀ ਕੋਹਾਂ ਤੱਕ ਜਿਵੇਂ ਕਿਵੇਂ ਇਸ ਤਰ੍ਹਾਂ ਇਹ ਕਹਿੰਦੇ ਬਹੁਤਾ ਪਵਿੱਤਰ ਹੋ ਗਿਆ। ਤੀਰਥ ਤੀਰਥ ਜਿਸਮ ਹੈ ਬਣੇ ਹਜ਼ਾਰੋ, ਜਿਸ ਦੇ ਵਿੱਚ ਕਹਿੰਦੇ ਇੱਕ ਨੀ ਦੋ ਨੀ ਹਜ਼ਾਰਾਂ ਤੀਰਥ ਬਣੇ ਪਏ। ਅਨਕ ਭਏ ਤਪਸੀ ਤਨ ਧਾਰੋ, ਅਨੇਕਾ ਕਹਿੰਦੇ ਥਾਂ ਹੋਏ ਹੈ ਤਪਸ਼ੀਆਂ ਨੇ ਤੇ ਤਪ ਧਾਰੋ ਕੀ ਇਹ ਕੀਤੇ ਹੈ। ਥਾਨ ਪੁਨੀਤ ਜਾਨ ਇਹ ਮਹਾ, ਕਹਿੰਦੇ ਜਿਹੜਾ ਥਾਂ ਹੈ ਬੜਾ ਭਾਰੀ ਪਵਿੱਤਰ ਜਾਣਿਆ ਜਾਂਦਾ ਹੈ। ਕੈਰਵ ਪਾਂਡਵ ਲੜ ਮਰ ਜਹਾਂ, ਇੱਥੇ ਕਹਿੰਦੇ ਕੈਰੋਂ ਤੇ ਪਾਂਡੋ ਲੜ ਲੜ ਕੇ ਵੀ ਮਰੇ ਹੈ। ਕਿਸ ਕਾਰਨ ਤੇ ਪਾਵਨ ਭਇਓ, ਇੱਕ ਪਾਸੇ ਤਪੱਸਿਆ ਨੇ ਤਪ ਕੀਤੇ, ਦੂਜੇ ਪਾਸੇ ਜਿਹੜੇ ਕੈਰੋਂ ਤੇ ਪਾਂਡੋ ਲੜ ਲੜ ਕੇ ਮਰੇ। ਬਹੁਤ ਕਿਸ ਤਰ੍ਹਾਂ ਇਹ ਕਹਿੰਦੇ ਥਾਂ ਜਿਹੜਾ ਪਵਿੱਤਰ ਹੋ ਗਿਆ, ਜਿੱਥੇ ਤਾਂ ਬਹੁਤੇ ਮਰੇ ਹੋਣ ਤਾਂ ਉਹ ਤਾਂ ਸ਼ਮਸ਼ਾਨ ਸਿਵੇ ਹੁੰਦੇ। ਬਹੁਤ ਨਰਨ ਤਨ ਤਿਆਗਨ ਇੱਕ ਦੋ ਨੀ ਬਹੁਤੇ ਲੋਕਾਂ ਨੇ ਸਰੀਰ ਛੱਡਣਾ ਕੀਤਾ, ਬਹੁਤੇ ਮਰੇ ਹੈ। ਕੌਤਕ ਕੌਤਕ ਵਰਤੈ ਹਿਰਦੈ ਹਮਾਰੇ, ਹਿਰਦਿਆਂ ਵਿੱਚ ਤਾਂ ਕਹਿੰਦੇ ਬੜਾ ਭਾਰੀ ਚਰਜ ਪੁਣੀ ਵਰਤ ਰਿਹਾ, ਬੜੇ ਹੈਰਾਨ ਜੇ ਹੋ ਰਹੇ ਆ ਵੀ ਬਹੁਤੇ ਮਰੇ ਆ, ਫਿਰ ਕਹਿੰਦੇ ਥਾਂ ਬੜਾ ਪਵਿੱਤਰ ਹੈ। ਸਕਲ ਸੁਣਾਵੋ ਕਥਾ ਉਚਾਰੇ, ਗੁਰੂ ਅਮਰਦਾਸ ਸਾਹਿਬ ਜੀ ਇਸ ਸਥਾਨ ਦੀ ਸਾਰੀ ਜਿਹੜੀ ਕਥਾ ਤੁਸੀਂ ਉਚਾਰ ਧਾਰਨ ਕਰਕੇ ਸਾਨੂੰ ਸੁਣਾਓ। ਸਭ ਸੰਗਤ ਕੇ ਸੁਣ ਕੇ ਬੈਨ, ਸਾਰੀਆਂ ਸੰਗਤਾਂ ਦੇ ਬਚਨ ਸੁਣ ਕੇ, ਕਰਨਾ ਭਰੇ ਰਸੀਲੇ ਨੈਣ, ਨਿਤ ਸੋਹਣੇ ਨਿਤ ਸਤਿਗੁਰੂ ਨੇ ਕਿਰਪਾ ਨਾਲ ਭਰ ਗਏ ਹਨ, ਪਰ ਉਪਕਾਰ ਕਰਨ ਨਿਤ ਚਾਹਤ। ਗੁਰੂ ਅਰਦਾਸ ਸਾਹਿਬ ਜੀ ਹਮੇਸ਼ਾ ਪਰਉਪਕਾਰ ਕਰਨਾ ਹੀ ਚਾਹੁੰਦੇ। ਬਹੁ ਲੋਕਨ ਕੀ ਦੁਰਮਤ ਦਾਹਤ, ਬਹੁਤੇ ਲੋਕਾਂ ਦੀ ਖੋਟੀ ਮਤ ਨੂੰ ਦਗਧ ਕਰ ਰਹੇ ਗਿਆਨ ਅਗਨੀ ਨਾਲ, ਜਿਸ ਕਾਰਨ ਕੋ ਧਰ ਅਵਤਾਰਾ, ਜਿਸ ਕਾਰਨ ਨੂੰ ਲੈ ਕੇ ਆਪ ਜੀ ਨੇ ਅਵਤਾਰ ਧਾਰਨ ਕੀਤਾ ਹੈ। ਸੋ ਨਿਤ ਕਰਤ ਭਗਤ ਵਿਸਥਾਰਾ, ਗੁਰੂ ਅਰਦਾਸ ਸਾਹਿਬ ਜੀ ਹਮੇਸ਼ਾ ਕਰ ਰਹੇ ਹੈ ਭਗਤੀ ਦੇ ਵਿਸਥਾਰ ਦੁਆਰਾ। ਕਥਾ ਪੁਰਾਤਨ ਬਹੁ ਚਿਰ ਕੇਰੀ, ਆ ਜਿਹੜੀ ਪੁਰਾਣਾ ਦੀ ਕਥਾ ਬਹੁਤ ਸਮੇਂ ਦੀ ਹੈ, ਗਿਣਤੀ ਸੰਮਤ ਪਰ ਹੈ ਨਾ ਹੇਰੀ, ਕਹਿੰਦੇ ਸਾਲਾਂ ਦੀ ਜਿਹੜੀ ਗਿਣਤੀ ਉਹ ਤਾਂ ਵੇਖੀ ਨੀ ਜਾਂਦੀ, 25 ਸਾਲ ਹੋ ਗਏ। ਜਗਤ ਆਦਿਕੋ ਇਹ ਬਿਰਤਾਂਤ, ਕਹਿੰਦੇ ਪੁਰਾਣਾ ਵਿੱਚ ਲਿਖਿਆ ਇਹ ਤਾਂ ਸੰਸਾਰ ਦੇ ਮੁੱਢ ਤੋਂ ਮੁੱਢ ਦਾ ਇਹ ਪ੍ਰਸੰਗ ਹੈ। ਸ੍ਰੀ ਗੁਰ ਚਾਹਿਓ ਕਰਨ ਬਖਿਆਤ, ਸੰਸਾਰ ਤੋਂ ਪਹਿਲਾਂ ਦਾ ਇਹ ਪ੍ਰਸੰਗ ਹੈ। ਗੁਰੂ ਮਹਾਰਾਜ ਨੇ ਕਹਿੰਦੇ ਉਹ ਪ੍ਰਗਟ ਕਰਨਾ ਚਾਹਿਆ, ਦੱਸਣਾ ਚਾਹਿਆ ਹੈ। ਉਹ ਸੰਗਤ ਸੁਣੀ ਇਹ ਦੇ ਕਾਨ, ਗੁਰੂ ਮਹਾਰਾਜ ਕਹਿੰਦੇ ਹੇ ਸੰਗਤ ਜੀ ਕੰਨ ਦੇ ਕੇ ਸੁਣੀਏ। ਉਪਜੇ ਨਹਿ ਜਬ ਜਗਤ ਮਹਾਨ, ਜਿਹੜਾ ਮਹਾਨ ਸੰਸਾਰ ਜਦੋਂ ਅਜੇ ਪੈਦਾ ਨੀ ਨਾ ਹੋਇਆ ਸੀ। ਸ੍ਰੀ ਨਾਰਾਇਣ ਬੈਠੇ ਇਹਾਂ, ਜਿਹੜਾ ਥਨੇਸ਼ਰ ਵਾਲਾ ਥਾਂ ਹੈ, ਕਹਿੰਦੇ ਸ੍ਰੀ ਨਾਰਾਇਣ ਭਗਵਾਨ ਜੀ ਇਸ ਥਾਂ ਤੇ ਕਹਿੰਦੇ ਚੌਂਕੜਾ ਮਾਰ ਕੇ ਬੈਠੇ ਸਨ। ਭਾਇਓ ਇਕਤ ਮਹਿ ਆਸਨ ਮਾਂ, ਥਨੇਸ਼ਰ ਵਾਲੀ ਜਗ੍ਹਾ ਦੇ ਵਿੱਚ ਇੱਥੇ ਉਹਦਾ ਆਸਨ ਹੋਇਆ ਸੀ ਮਹਾਨ। ਅਸ਼ਟ ਕੋਸ਼ ਲੱਗ ਨੀਚੇ ਥਾਨ, ਅੱਠ ਕੋਹਾਂ ਜਿਹੜਾ ਉਹਨਾਂ ਦਾ ਹੇਠਲਾ ਸਥਾਨ ਸੀ, ਜਾਣੀ ਜਿੱਥੇ ਜਿੱਥੇ ਬੈਠੇ ਸੀ ਉਹ ਜਿਹੜੇ ਤਬਲਵਾਰ ਜੇ ਸੀ ਉਹ ਅੱਠ ਕੋਹਾਂ ਵਿੱਚ ਆਏ ਸੀ। ਆਕੇ ਜਾਨ ਬਦੇ ਮਹਾਨ, ਜਦੋਂ ਕਹਿੰਦੇ ਅੱਠ ਕੋਹਾਂ ਵਿੱਚ ਉਹ ਫਿਰ ਚੌਂਕੜਾ ਮਾਰ ਕੇ ਬੈਠੇ, ਫਿਰ ਚੌਂਕੜਾ ਮਾਰਨ ਤੋਂ ਬਾਅਦ ਜਿਹੜੇ ਅੱਗੇ ਜਿਹੜੇ ਜਾਨੂ ਜੇ ਹੋਰ ਵਧ ਗਏ, ਗੋਡੇ ਜੇ ਅੱਗੇ ਤਾਨ ਹੋਰ ਵਧ ਗਏ। ਉੱਤਰ ਦਿਸ਼ ਕੀ ਉੱਤਰ ਦਿਸ਼ ਭੀ ਪ੍ਰਿਸ਼ਟ ਬਡੇਰੀ, ਉਸ ਵੇਲੇ ਕਹਿੰਦੇ ਭਗਵਾਨ ਦੀ ਪਹਾੜ ਦੀ ਤਰਫ ਪਿੱਠ ਹੋ ਗਈ, ਪਿੱਠ ਪਹਾੜ ਨੂੰ ਕਰ ਲਈ। ਦੱਖਣ ਕੋ ਮੁਖ ਕੀਏ ਤਿਸ ਬੇਰੀ, ਉਸ ਵੇਲੇ ਕਹਿੰਦੇ ਇੱਥੇ ਬੈਠ ਕੇ ਤੇ ਦੱਖਣ ਦੀ ਤਰਫ ਕਹਿੰਦੇ ਭਗਵਾਨ ਨੇ ਆਪਣਾ ਮੂੰਹ ਕਰ ਲਿਆ, ਇਸੇ ਕਰਕੇ ਹਮਰੇ ਦਾ ਮੂੰਹ ਦੱਖਣ ਵੱਲ ਨੂੰ ਕਰ ਲਏ ਨੇ। ਅਸ਼ਟ ਕੋਸ਼ ਚੌ ਗਿਰਦੇ ਮਾਹੇ, ਇਸ ਕਰਕੇ ਦੇ ਚਾਰ ਸਵੇਰੇ ਹਰ ਪਾਸੇ ਹੀ, ਮਦ ਥਾਨ ਭਗਵਾਨ ਸੋ ਆਹੇ, ਜਿਹੜਾ ਕਹਿੰਦੇ ਵਿਚਾਲਾ ਸਥਾਨ ਹੈ, ਬਾਕੀ ਅੱਠ ਅੱਠ ਕੋਹਾਂ ਪਾਸੇ ਨੂੰ ਵਧਿਆ। ਸੋ ਥਲ ਇਹ ਥਨੇਸ਼ਰ ਜਾਣਾ, ਕਹਿੰਦੇ ਇਹ ਜਿਹੜਾ ਥਨੇਸ਼ਰ ਦਾ ਸਥਾਨ ਹੈ, ਕਹਿੰਦੇ ਜਾਣ ਲਓ ਇੱਥੋਂ ਸਥਾਨ ਈਸ਼ਵਰ, ਈਸ਼ਵਰ ਦੇ ਚੌਂਕੜਾ ਮਾਰਨ ਵਾਲਾ ਅਸਥਾਨ। ਮਹਾ ਮਹਾਤਮ ਹਿਰਦੈ ਪਰਮਾਨਾ, ਕਹਿੰਦੇ ਪਰ ਵਿਸ਼ੇਸ਼ ਕੇ ਮੰਨ ਲਓ ਇਸ ਨੂੰ, ਇਹ ਵੇਲੇ ਦਾ ਬੜਾ ਮਹਾਤਮ ਮੰਨਿਆ ਜਾਂਦਾ ਹੈ। ਸੁਣ ਸੰਗਤ ਗੁਰ ਬੂਜਨ ਕੀਨੇ, ਸੰਗਤਾਂ ਨੇ ਸੁਣ ਕੇ ਸਤਿਗੁਰੂ ਜੀ ਤੋਂ ਫਿਰ ਪੁੱਛਣਾ ਕੀਤਾ, ਇਹਾਂ ਪਰਮੇਸ਼ਰ ਕਿਮ ਆਸੀਨੇ, ਇਹ ਸੁਣਾਓ ਸਾਰਾ ਪ੍ਰਸੰਗ ਵੀ ਭਗਵਾਨ ਜੀ ਕਿਸ ਤਰ੍ਹਾਂ ਇੱਥੇ ਚੌਂਕੜਾ ਮਾਰ ਕੇ ਬੈਠੇ ਸੀ। ਕੋ ਕਾਰਨ ਵਰਣਨ ਕਰੀਏ, ਕਿਹੜਾ ਕਾਰਨ ਬੈਠਣ ਦਾ ਹੋਇਆ ਉਹ ਵੀ ਕਥਨ ਕਰੋ ਜੀ। ਸਭ ਸਿੱਖਿਆ ਕੀ ਇੱਛਾ ਕਰੀਏ ਪੁਰੀਏ, ਇਸ ਤਰ੍ਹਾਂ ਬੋਲੀ ਜਾ ਹੋਰ ਹੀ ਕਰਾਈ ਜਾਂਦਾ, ਸਾਰੇ ਸਿੱਖਾਂ ਦੀ ਇੱਛਾ ਪੂਰੀ ਕਰੀਏ ਜੀ। ਇਹ ਤਾਂ ਮਿਸ਼ਰੀਆਂ ਤੋਂ ਨੀ ਸਿੱਖੇ ਆ ਗਿਆ, ਕਿਤੇ ਇੱਥੇ ਸਾਡੇ ਵੀ ਦੇਹ ਹੋ ਕੇ ਹੋ ਕਰੀ ਜਾਂਦੇ ਨੇ। ਭੂਤ ਭਵਿਖਨ ਤੀਨ ਕਾਲ, ਇਸ ਕਰਕੇ ਦਿਨ ਪਿਛਲੇ ਸਮੇਂ ਤੇ ਆਉਣ ਵਾਲੇ ਸਮੇਂ ਤੇ ਵਰਤਮਾਨ ਸਮੇਂ, ਤਿੰਨੇ ਸਮੇਂ। ਰਾਵਰ ਕੋ ਸਭ ਗਿਆਤ ਬਸਾਲ, ਆਪ ਜੀ ਨੂੰ ਸਭ ਤਰ੍ਹਾਂ ਦੀ ਮਾਰਾ ਗਿਆਤ ਹੈ, ਸਮਝ ਹੈ, ਪਤਾ ਹੈ। ਸ੍ਰੀ ਗੁਰ ਅਮਰਦਾਸ ਸੁਖ ਰਾਸ, ਹੇ ਮਾਨ ਗੁਰੂ ਅਮਰਦਾਸ ਸਾਹਿਬ ਜੀ ਸੁਖਾਂ ਦੇ ਰਾਸ ਖਜ਼ਾਨਾ, ਨਿਜ ਦਾਸਨ ਕੀ ਪੂਰਵ ਪੂਰਤ ਆਸ, ਜੋ ਆਪਣੇ ਦਾਸਾਂ ਦੀ ਆਸਾ ਪੂਰੀ ਕਰਨ ਵਾਲੇ। ਕਹਿਣ ਲੱਗੇ ਇਤਿਹਾਸ ਪੁਰਾਤਨ, ਪੁਰਾਣਾ ਵਿੱਚ ਕਹਿੰਦੇ ਪੁਰਾਤਨ ਪੁਰਾਣਾ ਇਤਿਹਾਸ ਲਿਖਿਆ, ਪਹਿਲਾਂ ਦਾ ਕੋਈ ਪੁਰਾਣਾ ਮੁੱਢਾ ਲਿਖਿਆ। ਉਹ ਕਹਿਣ ਲੱਗੇ ਆਪ ਜੀ ਜਿਮ ਕੀਨੋ ਸ੍ਰੀ ਪ੍ਰਭੂ ਸਨਾਤਨ, ਇਸ ਤਰ੍ਹਾਂ ਸਨਾਤਨ ਪੁਰਾਤਨ ਪ੍ਰਭੂ ਜੀ ਨੇ ਇੱਥੇ ਕਹਿੰਦੇ ਬੈਠਣਾ ਕੀਤਾ ਸੀ। ਸੰਗਤ ਸੁਣੋ ਸੋ ਕਥਾ ਨਰਾਇਣ, ਹੇ ਸੰਗਤ ਜੀ ਕਥਾ ਸੁਣ ਲੋ, ਜਿਵੇਂ ਨਰਾਇਣ ਇੱਥੇ ਜੀ ਬੈਠੇ ਸੀ। ਜਿਸ ਤੇ ਹੋਵਤ ਪਾਪ ਪਲਾਇਨ, ਜਿਸ ਦੇ ਕਹਿੰਦੇ ਸੁਣ ਕਰਕੇ ਪਾਪ ਜਿਹੜੇ ਉਹ ਪਲਾਇਨ ਹੋ ਜਾਂਦੇ, ਦੌੜ ਭੱਜ ਜਾਂਦੇ, ਭਗੌੜੇ ਹੋ ਜਾਂਦੇ, ਨੱਟ ਜਾਂਦੇ ਨੇ। ਉਹ ਜਿਵੇਂ ਉਹ ਪੁਰਾਣਾ ਵਿੱਚ ਇਹ ਕਥਾ ਅਜੀਬ ਤਰ੍ਹਾਂ ਦੀ ਲਿਖੀ ਹੈ। ਧਰਤੀ ਕਿਵੇਂ ਹੋਂਦ ਵਿੱਚ ਆਈ, ਇਹਦਾ ਨਾਮ ਮੇਦਨੀ ਕਿਵੇਂ ਪਿਆ, ਉਹ ਗੁਰਸੰਗ ਜਾਂ ਅਜੀਬ ਕਿਸ ਤਰ੍ਹਾਂ ਦਾ ਆਪਾਂ ਪੜਾ ਸੁਣਾਂਗੇ ਕੱਲ ਦੇ ਦੀਵਾਨ ਵਿੱਚ। ਇਹ ਜਿਹੜਾ ਅੰਸ਼ ਇੱਥੇ ਪੂਰਾ ਹੋ ਗਿਆ ਹੈ, ਉਹ ਇੱਥੇ ਹੀ ਆਪਾਂ ਸਮਾਂ ਵੀ ਪੂਰਾ ਹੋਇਆ ਸਮਾਪਤੀ ਕਰੀਏ। ਅਗਲਾ ਇਤਿਹਾਸ ਪੁਰਾਣਾ ਦਾ ਅਜੀਬ ਤਰ੍ਹਾਂ ਦਾ ਕੱਲ ਨੂੰ ਸੁਣਾਂਗੇ। ਇਹਦੇ ਵਿੱਚ ਮਦ ਕੈਟਵ ਦਾ ਪ੍ਰਸੰਗ ਜਾ ਅਜੀਬ ਹੀ ਤਰ੍ਹਾਂ ਦਾ ਹੈ। ਕਹਿਣ ਲੱਗੇ ਇਤਿਹਾਸ ਪੁਰਾਤਨ, ਜਿਮ ਕੀਨ ਸ੍ਰੀ ਪ੍ਰਭੂ ਸਨਾਤਨ, ਸੰਗਤ ਸੁਣੋ ਸੋ ਕਥਾ ਨਰਾਇਣ, ਜਿਸ ਤੇ ਹੋਵਤ ਪਾਪ ਪਲਾਇਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।